ਵਾਹਿਗੁਰੂ ਸਾਹਿਬ ਜੀਓ ਦੋਹਰਾ ਬੁੱਢੇ ਸੰਮਤ ਗੁਰੂ ਹੋਏ ਪੈਸੇ ਪੰਚ ਨਰੇਲ ਰਾਮਦਾਸ ਕੀ ਭੇਟ ਧਰ ਕਿਰਪਾ ਦ੍ਰਿਸ਼ਟ ਕੋ ਹੇਰ ਬੁੱਢੇ ਸੰਮਤ ਗੁਰੂ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਅਮਰਦਾਸ ਸਾਹਿਬ ਜੀ ਦਾ ਜੋ ਮਹਾਨ ਪਾਵਨ ਪਵਿੱਤਰ ਇਤਿਹਾਸ ਹੈ, ਜਿਸ ਨੂੰ ਕਵੀ ਸੰਤੋਖ ਸਿੰਘ ਜੀ ਨੇ ਸੋਹਣਾ ਛੰਦਾਬੰਦੀ ਵਿੱਚ ਸਕਾਵਦੀ ਨਿਯਮਾਂ ਵਿੱਚ ਨੌ ਰਸਾਂ ਅਨੇਕਾਂ ਅਲੰਕਾਰਾਂ ਨਾਲ ਭੂਸ਼ਿਤ ਕਰਕੇ ਜਾਂ ਕਿ ਲਿਖਿਆ ਹੈ, ਆਪਾਂ ਪੜ੍ਹ ਸੁਣ ਰਹੇ ਹਾਂ। ਗੁਰੂ ਅਮਰਦਾਸ ਸਾਹਿਬ ਜੀ ਨੇ ਜਿਵੇਂ ਬੀਬੀ ਭਾਨੀ ਜੀ ਨੂੰ ਆਪਣੀ ਬਾਜ ਵਿੱਚ ਹੀ ਬੈਠਿਆਂ ਪ੍ਰੀਖਿਆ ਲਈ ਬਚਨ ਕਹਿ ਦਿੱਤੇ, ਵੀ ਸੁਪੁੱਤਰੀ ਜੇ ਹੁਣ ਤੇਰੇ ਪਤੀ ਜੀ ਚੜ੍ਹਾਈ ਅੱਜ ਕਰ ਜਾਣ, ਇਹ ਉਹਨਾਂ ਦੇ ਸਰੀਰ ਤੋਂ ਸ਼ਾਂਤ ਹੋਣ ਤੋਂ ਬਾਅਦ ਤੂੰ ਕਿਸ ਤਰ੍ਹਾਂ ਦਾ ਕਰਤੱਵ ਕਰੇਂਗੀ। ਪਿਤਾ ਦੇ ਬਚਨਾਂ 'ਤੇ ਨਿਰਚਾ ਸੀ, ਜਿਹਨੇ ਸੁਹਾਗ ਦੇ ਚਿੰਨ੍ਹ ਜੇ ਲਾ ਕੇ ਸਤਿਗੁਰੂ ਅੱਗੇ ਰੱਖ ਦਿੱਤੇ। ਕਹਿਣ ਲੱਗੀ, ਮਹਾਰਾਜ ਇਸ ਤਰ੍ਹਾਂ ਵਿਧਵਾ ਇਸਤਰੀਆਂ ਮਲਣ ਦੇ ਵਸਤਰ ਪਾ ਕੇ ਹੋਰ ਗਹਿਣੇ ਗੱਟੇ ਤੋਂ ਬਗੈਰ ਸਾਦੇ ਲਿਬਾਸ ਵਿੱਚ ਆਪਣਾ ਸਮਾਂ ਬਸਰ ਕਰਦੀਆਂ, ਇਸ ਤਰ੍ਹਾਂ ਮੈਂ ਵੀ ਵਿਚਾਰੀ ਕਰ ਕਰਾ ਲਵਾਂਗੀ। ਜਾਂ ਜਿਵੇਂ ਹਿੰਦੂਆਂ ਦੇ ਵਿੱਚ ਪ੍ਰਥ ਹੈ ਵੀ ਉਹ ਸਤੀ ਪ੍ਰਥ ਹੈ, ਇਸਤਰੀ ਚਿਖਾ ਅਤੇ ਚੜ੍ਹਦੇ ਨਾਲ ਸੁਰ ਜਾਂਦੀ ਹੈ, ਉੱਥੋਂ ਜਿਵੇਂ ਆਪ ਜੀ ਹੁਕਮ ਕਰੋਗੇ ਮੈਂ ਉਸੇ ਤਰ੍ਹਾਂ ਉਹਦਾ ਕਰਤੱਵ ਕਰਾਂਗੀ। ਸਤਿਗੁਰੂ ਸਾਹਿਬ ਜੀ ਉਸ ਵੇਲੇ ਕਹਿਣ ਲੱਗੇ ਵੀ ਤੂੰ ਐਸਾ ਕਿਉਂ ਕਰਨਾ ਹੈ, ਤੇਰੀ ਅਤੇ ਤੇਰੇ ਪਤੀ ਦੀ ਜਿਹੜੀ ਸੇਵਾ ਮਹਾਨ ਹੈ, ਕਰਨਾ ਮਹਾਨ ਹੈ, ਉਸਦੇ ਉੱਪਰ ਖੁਸ਼ ਹੋ ਕੇ ਸਾਡੀ ਜਿਹੜੀ ਉਮਰ ਹੈ ਬਾਕੀ ਰਹਿੰਦੀ ਤੇਰੇ ਪਤੀ ਨੂੰ ਅਸੀਂ ਦੇ ਦਿੰਦੇ, ਨਾਲ ਹੀ ਗੁਰਤਾ ਗੱਦੀ ਦਾ ਤਖ਼ਤ। ਇਹ ਸੁਹਾਗ ਦੇ ਚਿੰਤੂ ਭੈਣ ਇਸ ਤਰ੍ਹਾਂ ਮਹਾਰਾਜ ਨੇ ਕਹਿ ਕੇ 6 ਸਾਲ 11 ਮਹੀਨੇ 18 ਕੁ ਦਿਨ ਬਾਕੀ ਉਮਰ ਦੇ ਰਹਿੰਦੇ ਸਨ, ਉਹ ਵੀ ਗੁਰੂ ਰਾਮਦਾਸ ਸਾਹਿਬ ਨੂੰ ਦੇ ਦਿੱਤੇ, ਨਾਲ ਹੀ ਗੁਰਤਾ ਗੱਦੀ ਦੇ ਤਖ਼ਤ ਉੱਪਰ ਬਿਠਾ ਕੇ 5 ਪੈਸੇ ਨਾਲ ਵੀ ਰੱਖ ਕੇ ਸੀਸ ਨਵਾ ਦਿੱਤਾ ਹੈ। ਮੋਹਨ ਅਤੇ ਮੋਹਰੀ ਜੀ ਨੂੰ ਸੱਦਿਆ, ਮੋਹਨ ਤਾਂ ਆਕੀ ਹੋ ਗਿਆ, ਕਹਿਣ ਲੱਗਿਆ ਜੀ ਮੈਂ ਨਹੀਂ ਐਸਾ ਕਰਦਾ। ਮਹਾਰਾਜ ਕਹਿੰਦੇ ਹੰਕਾਰ ਵਿੱਚ ਫਰਿਆ ਹੋਇਆ ਜਗ੍ਹਾ ਫਿਰੇ ਹੀ ਰਹੇਗਾ, ਜਦੋਂ ਇਹਨਾਂ ਦੇ ਅੱਗੇ ਮੱਥਾ ਟੇਕਾਂਗਾ ਫਿਰ ਠੀਕ ਹੋਏਗਾ। ਸੋ ਇਸੇ ਤਰ੍ਹਾਂ ਫਿਰ ਮੋਹਰੀ ਜੀ ਨੂੰ ਕਿਹਾ ਵੀ ਤੂੰ ਹੀ ਸਿੱਖੀ ਚਾਹੀਦੀ ਸੀ, ਜਾਂ ਤੂੰ ਹੀ ਮਨ ਕਰੇ ਕਿ ਸਿਆਣਾ ਸੀ ਗੁਰੂ ਨਾਨਕ ਸਾਹਿਬ ਜੀ ਨੇ ਵੀ ਦਾਸ ਦੀ ਘਾਲਣਾ ਮਹਾਨ ਜਾਣ ਕੇ ਪੁੱਤਰਾਂ ਨੂੰ ਆਗਿਆ ਵਿੱਚ ਨਾ ਦਿੰਦਿਆਂ ਦੇਖ ਕੇ ਤਿਆਗ ਦਿੱਤਾ ਸੀ। ਫਿਰ ਗੁਰੂ ਅੰਗਦ ਸਾਹਿਬ ਜੀ ਨੇ ਦਾਤੂ ਦਾਸੂ ਛੱਡ ਦਿੱਤੇ, ਸਾਡੇ ਪਿਤਾ ਗੁਰੂ ਅਮਰਦਾਸ ਸਾਹਿਬ ਜੀ ਨੂੰ ਜਾਨਸ਼ੀਨ ਕੀਤਾ। ਇਹ ਤਾਂ ਪਹਿਲਾਂ ਤੋਂ ਇਸ ਤਰ੍ਹਾਂ ਦੀ ਮਰਿਆਦਾ ਚੱਲਦੀ ਆ ਰਹੀ ਹੈ ਵੀ ਜਿਹਦੇ ਮੱਥੇ 'ਤੇ ਲਿਖੀ ਹੋਈ ਉਸੇ ਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ, ਕੋਈ ਜ਼ਬਰਦਸਤੀ ਬਣਿਆ ਜਾਂ ਵੀ ਮੈਂ ਤੁਹਾਡਾ ਪੁੱਤਰ ਹਾਂ ਇਹ ਵਸਤੂ 'ਤੇ ਹੱਕ ਨਹੀਂ ਜਣਾ ਸਕਦਾ ਹੈ। ਇਸ ਕਰਕੇ ਵਿਚਾਰ ਕਰਕੇ ਉੱਠ ਕੇ ਖੜ੍ਹਾ ਹੋ ਗਿਆ ਹੈ, ਗੁਰੂ ਰਾਮਦਾਸ ਸਾਹਿਬ ਦੇ ਚਰਨੀ ਪੈ ਗਿਆ ਹੈ। ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ ਵੀ ਕੀ ਜਾਣ ਕੇ ਇਹਨਾਂ ਨੂੰ ਤੂੰ ਮੱਥਾ ਟੇਕਿਆ ਹੈ, ਹੱਥ ਜੋੜ ਕੇ ਮੋਹਰੀ ਨੇ ਕਿਹਾ ਕਿ ਮਾਤਾ ਜਿਵੇਂ ਗੁਰੂ ਨਾਨਕ ਸਾਹਿਬ ਤੋਂ ਬਾਅਦ ਗੁਰੂ ਅੰਗਦ ਸਾਹਿਬ ਦੂਸਰਾ ਰੂਪ ਹੋ ਗਏ, ਗੁਰੂ ਅੰਗਦ ਸਾਹਿਬ ਜੀ ਤੋਂ ਬਾਅਦ ਆਪ ਤੀਸਰਾ ਸਰੂਪ ਹੋ ਗਏ, ਹੁਣ ਇਹ ਚੌਥਾ ਸਰੂਪ, ਚੌਥੇ ਥਾਂ ਜੋਤ ਜਗ ਪਈ ਹੈ। ਆਪ ਜੀ ਦਾ ਸਰੂਪ ਜਾਣ ਕੇ ਮੈਂ ਨਮਸਕਾਰ ਕੀਤੀ ਹੈ। ਮਹਾਰਾਜ ਕਹਿੰਦੇ ਵੀ ਤੂੰ ਧੰਨ ਹੈ ਮੋਹਰੀ, ਤੇਰਾ ਨਾਮ ਵੀ ਮੋਹਰੀ ਸੀ ਤੇ ਤੂੰ ਤਾਂ ਮੋਹਰੀ ਬਣ ਗਿਆ, ਸਭ ਦਾ ਆਗੂ ਬਣ ਗਿਆ ਹੈ। ਚੰਗਾ ਵੀ ਤੇਰੀ ਸੰਤਾਨ ਬਹੁਤ ਵਧੇ ਫੁੱਲੇਗੀ ਤੇ ਗੁਰੂ ਘਰ ਨਾਲ ਹਮੇਸ਼ਾ ਜੁੜੇ ਰਹੇਗੀ। ਸੋ ਇਸ ਤਰ੍ਹਾਂ ਦੇ ਬਚਨ ਕਹਿ ਕੇ ਬਖਸ਼ਿਸ਼ਾਂ ਕੀਤੀਆਂ ਹਨ। ਇਹ ਪ੍ਰਸੰਗ ਆਪਾਂ ਕੱਲ੍ਹ ਬੜੇ ਵਿਸਥਾਰ ਨਾਲ ਸੁਣਿਆ ਹੀ ਸੀ, ਜਿਵੇਂ ਗੁਰੂ ਅਮਰਦਾਸ ਸਾਹਿਬ ਜੀ ਨੇ ਜੋਤੀ ਜੋਤ ਸਵਾਏ ਸੱਚ ਗਾਉਣ ਗਾਉਣ ਕੀਤਾ, ਉਹ ਅੱਜ ਪ੍ਰਸੰਗ ਆ ਰਿਹਾ ਹੈ। ਤੇਵਿਆਂ ਦਾ ਮਨ ਚਿਤ ਲਾ ਕੇ ਸੁਣੀਏ ਜੀ। ਬੁੱਢੇ ਸੰਮਤ ਗੁਰੂ ਹੋਏ। ਕੋਈ ਸੰਤੋਖ ਸਿੰਘ ਜੀ ਕਹਿੰਦੇ, ਹੇ ਸਰੋਤਾ ਜਨੋ, ਹੇ ਕਥਾ ਸੁਣਨ ਵਾਲੇ ਗੁਰਸਿੱਖੋ, ਬਾਬਾ ਬੁੱਢਾ ਸਾਹਿਬ ਦੇ ਮਸ਼ਵਰੇ ਅਨੁਸਾਰ ਹੋ ਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਪੈਸੇ ਪੰਜ ਨਲੇਰ, ਪੰਜ ਪੈਸੇ ਤੇ ਇੱਕ ਜਿਹੜਾ ਨਾਲੀਰ ਹੈ, ਰਾਮਦਾਸ ਕੀ ਭੇਟ ਧਰ। ਸਤਿਗੁਰੂ ਰਾਮਦਾਸ ਸਾਹਿਬ ਜੀ ਦੇ ਅੱਗੇ ਕਹਿੰਦੇ ਭੇਟਾ ਵਜੋਂ ਰੱਖ ਦਿੱਤੇ ਹਨ। ਕਿਰਪਾ ਦ੍ਰਿਸ਼ਟ ਕੋ ਹੇਰ, ਮਿਹਰ ਭਰੀ ਨਿਗਾਹ ਦੇ ਨਾਲ ਗੁਰੂ ਰਾਮਦਾਸ ਸਾਹਿਬ ਜੀ ਵੱਲੀ ਵੇਖਿਆ ਹੈ। ਚੌਪਈ ਕਰੀ ਪ੍ਰਦਕਸ਼ਣ, ਫਿਰ ਚਾਹ ਔਰੇ। ਔਰੇ ਨੀ ਔਰੇ, ਊੜਾ ਹੈ, ਆੜਾ ਮੂਹਰੇ ਹੋਵੇ ਫਿਰ ਔਰੇ ਹੁੰਦਾ ਹੈ, ਵਿਚਾਲੇ ਊੜਾ ਹੋਵੇ ਪਹਿਲਾਂ ਆੜਾ ਹੋਵੇ ਫਿਰ ਔਰੇ, ਜੇ ਪਹਿਲਾਂ ਊੜਾ ਹੈ ਫਿਰ ਆੜਾ ਫਿਰ ਔਰੇ ਹੁੰਦਾ ਹੈ। ਔਰੇ ਅਤੇ ਔਰੇ ਵਿੱਚ ਫਰਕ ਹੈ, ਔਰ ਦਾ ਅਰਥ ਹੈ ਹੋਰ, ਔਰੇ ਦਾ ਅਰਥ ਹੈ ਤਰਫ ਹਾਂ। ਇਸ ਤਰ੍ਹਾਂ ਸਤਿਗੁਰੂ ਸਾਹਿਬ ਜੀ ਨੇ ਚਾਰੇ ਤਰਫੀ ਫਿਰ ਕੇ ਪਰਿਕਰਮਾ ਕੀਤੀਆਂ ਹਨ। ਬੰਦਨ ਕਰਤ ਭਏ ਕਰ ਜੋਰੇ, ਫਿਰ ਇਸ ਤਰ੍ਹਾਂ ਦੋਵੇਂ ਹੱਥ ਜੋੜ ਕੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਨਮਸਕਾਰ ਕਰ ਦਿੱਤੀ ਹੈ ਤਿੰਨ ਪਰਿਕਰਮਾ ਕਰਨ ਕੇ। ਤਬ ਮੋਹਰੀ ਸੰਗਤ ਹੋਵੇ ਕੈ, ਤਦੋਂ ਜਿਹੜਾ ਭਾਈ ਮੋਹਰੀ ਹੈ ਉਹ ਸੰਗਤ ਦਾ ਮੋਹਰੀ ਹੋ ਕੇ ਆਗੀ ਹੋ ਕੇ, ਜਦੋਂ ਕਹਿੰਦੇ ਸੰਗਤ ਦਾ ਮੋਹਰੀ ਹੋ ਕੇ ਆਗੂ ਹੋ ਕੇ ਮੁਖੀਆ ਹੋ ਕੇ, ਨਮੋ ਮੋਹਰੀ ਕੀਏ ਸਿਰ ਨੈ ਕੈ, ਗੁਰੂ ਅਮਰਦਾਸ ਸਾਹਿਬ ਦਾ ਛੋਟਾ ਸਾਹਿਬਜ਼ਾਦਾ ਮੋਹਰੀ ਹੈ, ਉਸਨੇ ਸਿਰ ਨਵਾ ਕੇ ਨਮਸਕਾਰ ਕੀਤੀ ਹੈ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੂੰ। ਪੁਨ ਸਭ ਸਿੱਖਨ ਕੀ ਨਸ ਬੰਧਨ, ਉਸ ਤੋਂ ਬਾਅਦ ਜਿੰਨੇ ਗੁਰੂ ਕੇ ਸਿੱਖ ਸੇਵਕ ਹੈ ਸਭ ਨੇ ਗੁਰੂ ਰਾਮਦਾਸ ਸਾਹਿਬ ਜਿਹਨੂੰ ਨਮਸਕਾਰਾਂ ਕੀਤੀਆਂ ਹਨ। ਜਾਨ ਗੁਰੂ ਗਨ ਪਾਪ ਨਿਕੰਦਨ, ਲਿਆ ਵੀ ਅੱਜ ਸਾਡੇ ਗੁਰੂ ਬਣ ਗਏ ਹਨ ਸੂ ਪਾਪਾਂ ਨੂੰ ਕੱਟਣ ਵਾਲੇ। ਇਮਦੈ ਕਰ ਸਭ ਜਗ ਗੁਰ ਆਈ, ਕਵੀ ਸੰਤੋਖ ਸਿੰਘ ਜੀ ਕਹਿੰਦੇ ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੂੰ ਸਾਰੇ ਸੰਸਾਰ ਦੀ ਗੁਰਿਆਈ ਗੱਦੀ ਦੇ ਕੇ, ਹਿਤ ਪਰਲੋਕ ਹੋਵੇ ਤਿਆਰ ਗੁਸਾਈ, ਜਗਤ ਦੇ ਮਾਲਕ ਪਰਲੋਕ ਨੂੰ ਜਾਣ ਵਾਸਤੇ ਸੱਚਖੰਡ ਨੂੰ ਜਾਣ ਵਾਸਤੇ ਤਿਆਰ ਹੋ ਗਏ ਹਨ। ਨੇਤਰ ਪ੍ਰਫੁੱਲਤ ਜਨ ਅਰਬਿੰਦਾ, ਗੁਰੂ ਅਮਰਦਾਸ ਸਾਹਿਬ ਦੇ ਨੇਤਰ ਇਉਂ ਕਹਿੰਦੇ ਪ੍ਰਫੁੱਲਤ ਹੈ, ਖੁੱਲੇ ਖਿੜੇ ਹੋਏ ਜਿਵੇਂ ਕੋਈ ਕਵਲ ਫਲ ਖਿੜਿਆ ਹੁੰਦਾ ਸੂਰਜ ਨੂੰ ਦੇਖ ਕੇ। ਦਿਪਤ ਬਦਨ ਦੁੱਤ ਇੰਦ ਮਨੰਦਾ, ਇੰਦ ਨਾਲ ਚੰਦਰਮਾ ਦਾ ਪੂਰਨਮਾਸੀ ਦਾ ਚੰਦਰਮਾ ਹੁੰਦਾ, ਇਸ ਤਰ੍ਹਾਂ ਜਿਹੜਾ ਚਿਹਰੇ ਦੀ ਜਿਹੜੀ ਦੁੱਤ ਕੀ ਸੋਭਾ ਹੈ, ਦਿਵਤ ਕੀ ਇਹ ਪ੍ਰਕਾਸ਼ ਰਹੀ ਹੈ। ਦਾਸਨ ਦੇਤ ਆਨੰਦ ਬਿਲੰਦਾ, ਸਤਿਗੁਰੂ ਅਮਰਦਾਸ ਸਾਹਿਬ ਜੀ ਸਮੂਹ ਦਾਸਨ ਬੜਾ ਆਨੰਦ ਬਖਸ਼ ਰਹੇ ਦੇ ਰਹੇ। ਸੁਦਾ ਗਿਰਾ ਦੁੱਖ ਦੁੰਦ ਨਿਕੰਦਾ, ਇਹਨਾਂ ਦੀ ਜਿਹੜੀ ਬਾਣੀ ਬਚਨ ਉਹ ਤਾਂ ਅਮਰ ਦੇ ਸਮਾਨ ਹੈ, ਜਨਮ ਮਰਨ ਦੇ ਦੁੱਖਾਂ ਦੁੰਦਾਂ ਨੂੰ ਦਲਦਰਾਨੋ ਕੱਟਣ ਵਾਲੀ ਹੈ। ਜਹ ਕਹਿ ਪ੍ਰਗਟ ਵਿਸਾਲ ਪ੍ਰਸੰਗਾ। ਜਿੱਥੇ ਕਿੱਥੇ ਵੀ ਗੁਰੂ ਮਹਾਰਾਜ ਵੀ ਸੱਚਖੰਡ ਗਵਨ ਕਰ ਰਹੇ ਹੈ, ਇਹ ਪ੍ਰਸੰਗ ਪ੍ਰਗਟ ਹੋ ਗਿਆ ਹੈ। ਤਨ ਕੋ ਤਜ ਹੈ ਸੁਛੰਦ ਉਮੰਗਾ। ਗੁਰੂ ਮਹਾਰਾਜ ਆਪਣੀ ਸੁਤੰਤਰਤਾ ਨਾਲ ਹੀ, ਆਜ਼ਾਦੀ ਨਾਲ ਹੀ, ਵਿਰੇਸ਼ਾ ਨਾਲ ਹੀ ਸਰੀਰ ਛੱਡ ਰਹੇ ਹੈ। ਸੁਣ ਸੁਣ ਨਿਕਟ ਗ੍ਰਾਮ ਨਰ ਜੀ। ਇਸ ਕਰਕੇ ਜਿਹੜੇ ਨੇੜੇ ਨੇੜੇ ਪਿੰਡਾਂ ਦੇ ਲੋਕ ਸਨ, ਉਹ ਸੁਣ ਸੁਣ ਕਰਕੇ ਹੇਤ ਦਰਸ ਬੇ ਪਹੁੰਚਹਿ ਤੇਈ। ਸਾਰੇ ਗੁਰੂ ਅਰਦਾਸ ਸਾਹਿਬ ਜੀ ਦੇ ਅੰਤਮ ਦਰਸ਼ਨ ਕਰਨ ਲਈ ਪਹੁੰਚ ਰਹੇ ਹਨ। ਵਾਹਨ ਪਰ ਅਰੋਹ ਕਹਿ ਆਏ। ਉਹ ਆਪੋ ਆਪਣੀਆਂ ਸਵਾਰੀਆਂ ਬੈਲ ਗੱਡੀਆਂ ਹੁੰਦੀਆਂ ਸੀ, ਰਥ ਹੁੰਦੇ ਸੀ, ਘੋੜੇ ਘੋੜੀਆਂ ਹਾਥੀ ਹੁੰਦੇ ਸੀ, ਗੱਡੇ ਜੇ ਵੀ ਹੁੰਦੇ ਸਨ। ਕਹਿੰਦੇ ਜਿਹੋ ਜੀ ਕਿਸੇ ਦੇ ਕੋਲ ਸਵਾਰੀ, ਉਹਨਾਂ ਉੱਪਰੋਂ ਚੜ ਕੇ ਆਏ ਹਨ। ਕੋ ਪਾਇਨ ਤੇ ਤੂਰਨ ਧਾਏ। ਕੋਈ ਜਿਹਨਾਂ ਕੋਲ ਸਵਾਰੀ ਹੈ ਨੀ ਸੀ, ਉਹ ਪੈਦਲ ਹੀ ਕਹਿੰਦੇ ਦੌੜੇ ਹਨ, ਪੈਰਾਂ ਨਾਲ ਹੀ ਦੌੜੇ ਹਨ। ਦੁਰਲਭ ਦਰਸ਼ਨ ਵੱਡ ਫਲ ਦਾਤਾ। ਗੁਰੂ ਸਾਹਿਬ ਦਾ ਜਿਹੜਾ ਦਰਸ਼ਨ ਹੈ, ਕਹਿੰਦੇ ਦੁਰਲਭ ਹੈ, ਬੜਾ ਲੱਭਣਾ ਔਖਾ ਹੈ, ਤੇ ਬਹੁਤ ਵੱਡੀ ਫਲਾਂ ਦਾ ਦਾਤਾ ਹੈ ਦਰਸ਼ਨ। ਸੁਣ ਆਸਕੋ ਨਾ ਆਏ ਉਮਹਾਤਾ। ਐਸਾ ਸੁਣ ਕੇ ਕਿਹੜਾ ਕਹਿੰਦੇ ਅਰਸ਼ਾ ਨਾਲ ਫਿਰ ਨਾ ਆਵੇ, ਸਭ ਅਰਸ਼ਾ ਨਾਲ ਚਲੇ ਆ ਰਹੇ। ਚੌਹ ਦਿਸ ਮਗ ਆਵੇ ਸਮਦਾਏ। ਚਾਰੇ ਤਰਫਾਂ ਤੋਂ ਰਸਤਿਆਂ ਤੋਂ ਸਮੂਹ ਸਿੱਖ ਸੇਵਕ ਆ ਰਹੇ ਬਹੁ ਗਿਣਤੀ ਵਿੱਚ। ਗੁਰ ਪ੍ਰਵਿਰਸ਼ਾ ਗੁਰ ਦਰਸ਼ਨ ਪਾਏ। ਸ੍ਰੀ ਗੋਇੰਦਵਾਲ ਸਾਹਿਬ ਵਿਖੇ ਪ੍ਰਵੇਸ਼ ਹੁੰਦੇ ਹੈ, ਫਿਰ ਗੁਰੂ ਅਰਜਨ ਅਮਰਦਾਸ ਸਾਹਿਬ ਦੇ ਦਰਸ਼ਨ ਪਾਉਂਦੇ ਹੈ। ਸਵਾਏ ਮਨ ਗੁਰੂ ਅੰਗਦ ਸਾਹਿਬ ਦਾ ਜਿਹੜਾ ਦਾਤੂ ਪੁੱਤਰ ਸੀ, ਪੂਰਬ ਆਏ ਪ੍ਰਹਾਰੀ ਲਾਤੂ। ਇਹਨੇ ਈਰਖਾ ਦਵੈਸ਼ ਵਿੱਚ ਸੜਿਆ ਮੱਚੀਆਂ, ਪਹਿਲਾਂ ਆ ਕੇ ਗੋਇੰਦਵਾਲ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਦੇ ਲੱਤ ਮਾਰਨਾ ਕੀਤੀ ਸੀ। ਤਬ ਕੋ ਸੰਕਟ ਚਰਨ ਮਝਾਰਾ। ਜਦੋਂ ਤੋਂ ਲੈ ਕੇ ਦਾਤੂ ਦੇ ਲੱਤ ਦੇ ਵਿੱਚ ਬੜਾ ਭਾਰੀ ਕਹਿੰਦੇ ਦੁੱਖ ਹੈ ਸੀ। ਬਹੁਤ ਅਸਥ ਮਹਿ ਪੀਰ ਉਦਾਰ। ਜਿਹੜੀ ਲੱਤ ਦੀ ਹੱਡੀ ਹੈ ਉਹਦੇ ਵਿੱਚ ਬੜੀ ਤਕੜੀ ਪੀੜ ਉੱਠਦੀ ਸੀ। ਲੱਜਤ ਨਿਕਟ ਨਹੀਂ ਚੱਲ ਆਏ ਵਾ। ਕਹਿੰਦੇ ਸ਼ਰਮ ਦਾ ਮਾਰਿਆ ਹੋਇਆ ਦਾਤੂ ਮਹਾਰਾਜ ਦੇ ਕੋਲ ਨੀ ਚੱਲ ਕੇ ਆਇਆ ਸੀ। ਬੇਨਤੀ ਕਰਕੇ ਨਹਿ ਬਖਸ਼ਾਏ ਵਾ। ਮਹਾਰਾਜ ਦੇ ਅੱਗੇ ਬੇਨਤੀ ਕਰਕੇ ਆਪਣੀ ਭੁੱਲ ਗਲਤੀ ਨੂੰ ਉਹਨੇ ਬਖਸ਼ਾਇਆ ਨਹੀਂ ਸੀ। ਸੋ ਸੁਣ ਕੇ ਸ੍ਰੀ ਅਮਰ ਪਿਆਨਾ। ਗੁਰੂ ਜੀ ਨੇ ਵੀ ਸੁਣਨਾ ਕੀਤਾ ਵੀ ਗੁਰੂ ਅਮਰਦਾਸ ਸਾਹਿਬ ਤਾਂ ਹੁਣ ਸੱਚਖੰਡ ਗਵਨ ਕਰ ਰਹੇ ਜਾ ਰਹੇ। ਹਿਰਦੇ ਵਿਖੇ ਇਮ ਚਿਤਵਨ ਠਾਨਾ। ਉਸ ਵੇਲੇ ਖਡੂਰ ਸਾਹਿਬ ਚ ਬੈਠਿਆਂ ਹਿਰਦੇ ਵਿੱਚ ਚਿਤਵਨਾ ਕੀਤਾ, ਸੋਚਣਾ ਕੀਤਾ ਦਾਤੂ ਨੇ। ਨਿਸ ਬਾਸਰ ਦੁੱਖ ਲਾਹੋ ਕਨੇਰਾ। ਲੱਤ ਦੇ ਵਿੱਚ ਜਿਹੜੀ ਹੱਡੀ ਇਹਦੇ ਵਿੱਚ ਬੜੀ ਪੀੜ ਪੈਂਦੀ, ਇਹਦੇ ਕਰਕੇ ਮੇਰਾ ਦਿਨ ਰਾਤ ਮੈਂ ਦੁੱਖ ਲੈ ਰਿਹਾ ਹਾਂ। ਛਾਵਾਂ ਤਿੰਨ ਤੇ ਇਸ ਬੇਰਾ। ਵਿਚਾਰ ਕਰਦਾ ਵੀ ਇਸ ਵੇਲੇ ਹੁਣ ਮੈਂ ਗੋਇੰਦਵਾਲ ਸਾਹਿਬ ਜਾ ਕੇ ਆਪਣੀ ਭੁੱਲ ਗਲਤੀ ਕੀਤੀ ਮਾਫ਼ ਕਰ ਲਵਾਂ, ਸੁਖੀ ਹੋ ਜਾਂ, ਦੁੱਖ ਨੀ ਦੁੱਖਾਂ ਤੋਂ ਰਹਿਤ ਹੋ ਜਾਵਾਂ। ਆਪਣੀ ਕੁਮਤ ਤੇ ਮੈਂ ਨਹਿ ਜਾਊਂ। ਇਹ ਆਪਣੇ ਆਪ ਨੂੰ ਕਹਿੰਦਾ ਆਪਣੀ ਖੋਟੀ ਮਤ ਕਰਕੇ ਮੈਂ ਨੀ ਜਾਂਦਾ ਉਹਨਾਂ ਦੇ ਕੋਲ। ਸੋ ਤੋ ਮਹਾ ਕਿਰਪਾਲ ਸੁਭਾਉ। ਉਹ ਜਿਹੜੇ ਗੁਰੂ ਅਮਰਦਾਸ ਸਾਹਿਬ ਜੀ ਤਾਂ ਬੜੇ ਦਿਆਲੂ ਕਿਰਪਾਲੂ ਸੁਭਾਅ ਵਾਲੇ। ਦੇਖਤ ਦਇਆ ਕਰੈ ਦੁੱਖ ਹਰਹੀ। ਉਹ ਤਾਂ ਮੇਰੇ ਵੱਲ ਨੀ ਦੇਖਦਿਆਂ ਸਾਰੇ ਦਇਆ ਕਰਨਗੇ ਤੇ ਦੁੱਖ ਨਾਸ ਕਰ ਦੇਣਗੇ। ਜਿਮ ਜਾਂਚ ਤਿਮ ਦੈਬੋ ਕਰਹੀ। ਜਿਵੇਂ ਮੈਂ ਮੰਗਾਂਗਾ ਉਵੇਂ ਦੇਣਾ ਕਰਨਗੇ, ਹੋਰਨਾਂ ਨੂੰ ਵੀ ਜਿਵੇਂ ਕੋਈ ਮੰਗਦਾ ਉਵੇਂ ਦਿੰਦੇ ਹਨ, ਤੇ ਦਇਆ ਕਰਕੇ ਦੁੱਖ ਨਾਸ ਕਰਦੇ ਸਭ ਦਾ। ਬਿਨ ਬਖਸ਼ਾਵਨ ਕਸ਼ਟ ਕਨੇਰਾ। ਵਿਚਾਰਾ ਕਰਦਾ ਵੀ ਘਰੇ ਬੈਠੇ ਰਹੀਏ, ਭੁੱਲ ਗਲਤੀ ਨਾ ਬਖਸ਼ਾਈਏ ਤੇ ਬੜਾ ਭਾਰੀ ਦੁੱਖ ਹੋਇਆ ਤੇ ਹੋਵੇਗਾ ਅੱਗੇ ਨੂੰ। ਹਰ ਬਿਗੜ ਹੈ ਪਰ ਲੋਕ ਸੋ ਮੇਰਾ। ਅਗਲਾ ਜਿਹੜਾ ਪਰਲੋਕ ਹੈ ਨਾ ਜਿੱਥੇ ਸਰੀਰ ਛੱਡ ਕੇ ਜਾਣਾ, ਹਿਸਾਬ ਕਿਤਾਬ ਦੇਣਾ, ਉਹ ਪਰਲੋਕ ਵੀ ਮੇਰਾ ਵਿਗੜ ਜਾਊ, ਉਹ ਨੀ ਸਵਰਨਾ ਹੈ। ਅੱਜ ਸਮਾਂ ਫਿਰ ਹੱਥ ਨ ਆਵੇ, ਆਪਣੇ ਮਨ ਵਿੱਚ ਹੀ ਕਹਿੰਦਾ ਦਾਤੂ ਵੀ ਅੱਜ ਹੀ ਹੈ ਸਮਾਂ, ਮੁੜ ਕੇ ਤੇਰੇ ਹੱਥ ਨਹੀਂ ਆਉਣਾ। ਤਿੰਨ ਤੇ ਜਿਤੇ ਮਿਲਨ ਬਨ ਆਵੇ, ਤਿੰਨ ਤੇ ਜਈਅਤ ਮਿਲਨ ਬਨ ਆਵੇ, ਤਿੰਨ ਕੇ ਜੀਅਤ ਮਿਲਣ ਬਨ ਆਵੇ। ਉਹਨਾਂ ਦੇ ਜਿਉਂਦਿਆਂ ਜਿਉਂਦਿਆਂ ਗੁਰੂ ਅਮਰਦਾਸ ਸਾਹਿਬ ਜੀ ਨੂੰ ਮੈਨੂੰ ਮਿਲਣਾ ਬਣਾ, ਉਹਦਾ ਮੈਂ ਜਾ ਕੇ ਮਿਲਾਂ। ਜਿਉਂਦਿਆਂ ਜਿਉਂਦਿਆਂ ਇਮ ਵਿਚਾਰ ਕਰ ਤੂਰਨ ਚਾਲ, ਇਸ ਤਰ੍ਹਾਂ ਦੀ ਮਨ ਵਿੱਚ ਵਿਚਾਰ ਕਰਕੇ ਖਡੂਰ ਸਾਹਿਬ ਤੋਂ ਬੜੀ ਤੇਜ਼ੀ ਨਾਲ ਚੱਲਿਆ ਹੈ। ਪਹੁੰਚਿਓ ਪੁਰ ਮਹਿ ਪ੍ਰੇਮ ਵਿਸਾਲ, ਗੁਰੂ ਅਮਰਦਾਸ ਸਾਹਿਬ ਜੀ ਦੇ ਪ੍ਰੇਮ ਪਿਆਰ ਵਿੱਚ ਲੀਨ ਹੋਇਆ ਬੜੀ ਛੇਤੀ ਗੋਇੰਦਵਾਲ ਸਾਹਿਬ ਆ ਪਹੁੰਚਿਆ। ਔਚਕ ਜਾਏ ਚਰਨ ਸਿਰ ਧਾਰਿਓ, ਕਿਸੇ ਨੂੰ ਪਤੀ ਨਹੀਂ ਲੱਗਣ ਦਿੱਤਾ, ਚਨਚੇਤ ਹੀ ਜਾ ਕੇ ਨਾ ਇਹ ਦਾਤੂ ਨੇ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਤੇ ਸੀਸ ਰੱਖ ਦਿੱਤਾ ਹੈ। ਤਰਾਹੇ ਤਰਾਹੇ ਹੋਏ ਦੀਨ ਉਚਾਰਿਓ, ਬਹੁਤ ਆਜ ਨਮਾਣਾ ਹੋ ਕੇ ਕਿਹਾ ਹੇ ਗੁਰੂ ਅਮਰਦਾਸ ਸਾਹਿਬ ਮਹਾਰਾਜ, ਮੇਰੀ ਗਰੀਬ ਦੀ ਰੱਖਿਆ ਕਰੋ, ਮੇਰੀ ਰੱਖਿਆ ਕਰੋ ਜੀ। ਸ੍ਰੀ ਸਤਿਗੁਰ ਜਬ ਦੇਖਣ ਕਰਿਓ, ਜਦੋਂ ਸਤਿਗੁਰੂ ਅਮਰਦਾਸ ਸਾਹਿਬ ਜੀ ਨੇ ਦੇਖਣਾ ਕੀਤਾ ਵੀ ਇਹ ਤਾਂ ਗੁਰੂ ਅੰਗਦ ਸਾਹਿਬ ਦਾ ਪੁੱਤਰ ਦਾਤੂ ਆ ਗਿਆ, ਉਹ ਚਰਨਾਂ ਵਿੱਚ ਪੈ ਕੇ ਬੇਨਤੀਆਂ ਕਰਵਿਆ ਵੀ ਰੱਖਿਆ ਕਰੋ, ਰੱਖਿਆ ਕਰੋ ਕਹਿ ਰਿਹਾ ਹੈ। ਭਇਓ ਦੀਨ ਕਰ ਪ੍ਰੇਮ ਸੁਪਰਿਓ, ਆਜ ਨਮਾਣਾ ਹੋ ਕੇ ਬੜਾ ਪ੍ਰੇਮ ਨਾਲ ਸਾਡੇ ਚਰਨਾਂ ਤੇ ਢਹਿ ਪਿਆ ਹੋਇਆ। ਸਨਮਾਨਿਤ ਕਰ ਸਮੁਖ ਬਿਠਾਇਓ, ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰੂ ਅੰਗਦ ਸਾਹਿਬ ਦਾ ਸੁਪੁੱਤਰ ਜਾਣ ਕੇ ਸਨਮਾਨ ਕਰਦਿਆਂ ਨੂੰ ਆਪਣੇ ਸਾਹਮਣੇ ਬਿਠਾ ਲਿਆ ਸਤਿਕਾਰ ਨਾਲ। ਨਮਸਕਾਰ ਕਰ ਮ੍ਰਿਦਲ ਅਲਾਇਓ, ਆਪ ਦਾਤੂ ਨੂੰ ਨਮਸਕਾਰ ਕਰਕੇ ਨਾ ਵੀ ਇਹ ਗੁਰੂ ਕਾ ਸੁਪੁੱਤਰ ਹੈ, ਬੜੇ ਕੋਮਲ ਵਚਨ ਕਹੇ ਨੇ। ਮੋਹ ਪਰ ਕਿਰਪਾ ਕਰੀ ਤੁਮ ਆਏ, ਗੁਰੂ ਅੰਗਦ ਸਾਹਿਬ ਦੇ ਸੁਪੁੱਤਰ ਦਾਤੂ ਜੀ ਮੇਰੇ ਉੱਪਰ ਤੁਸੀਂ ਅੱਜ ਕਿਰਪਾ ਕੀਤੀ ਹੈ, ਤੁਸੀਂ ਆ ਗਏ ਹੋ। ਧੰਨ ਭਏ ਹਮ ਦਰਸ਼ਨ ਪਾਏ, ਗੁਰੂ ਕੇ ਸੁਪੁੱਤਰ ਹੈ, ਅਸੀਂ ਤੁਹਾਡੇ ਦਰਸ਼ਨ ਪਾ ਕੇ ਧੰਤਾ ਯੋਗ ਹੋ ਗਏ। ਕੌਣ ਕਾਜ ਮੈਂ ਕਰੂੰ ਤੁਮਾਰਾ, ਗੁਰੂ ਅੰਗਦ ਸਾਹਿਬ ਦੇ ਸੁਪੁੱਤਰ ਕੌਣ ਕੋਈ ਕੰਮ ਹੈ ਜੋ ਤੁਸੀਂ ਆਏ ਮੈਂ ਤੁਹਾਡਾ ਉਹ ਕੰਮ ਕਰਾਂ, ਜਿਸ ਤੇ ਸਫਲ ਹੈ ਜਨਮ ਹਮਾਰਾ। ਮੇਰਾ ਤੁਹਾਡਾ ਕੰਮ ਕੀਤਿਆਂ ਹੋਇਆ ਮੇਰਾ ਜਿਹੜਾ ਜਨਮ ਹੈ ਉਹ ਸਾਰਾ ਹੀ ਸਫਲ ਹੋ ਜਾਏਗਾ। ਹੱਥ ਜੋੜ ਦਾਤੂ ਬਚ ਭਾਖੇ, ਉਸ ਵੇਲੇ ਜਿਹੜਾ ਦਾਤੂ ਨੇ ਹੱਥ ਜੋੜ ਕੇ ਗੁਰੂ ਅਮਰਦਾਸ ਸਾਹਿਬ ਨੂੰ ਬਚਨ ਕਹੇ, ਕਰੋ ਕਾਜ ਮਮ ਜਸ ਅਭਿਲਾਖੇ, ਗੁਰੂ ਅਮਰਦਾਸ ਸਾਹਿਬ ਜਿਸ ਤਰ੍ਹਾਂ ਮੇਰੀ ਚਾਹਨਾ ਉਹ ਤੁਸੀਂ ਕੰਮ ਕਰਦੇ ਹੋ ਮੈਂ ਤੁਹਾਨੂੰ ਦੱਸਦਾ ਹਾਂ। ਅਪਰਾਧੀ ਮੈਂ ਪ੍ਰਭੂ ਤੁਮਾਰਾ, ਤੁਹਾਡਾ ਮੈਂ ਭੁੱਲ ਬਖਸ਼ਾਉਣਾ ਹਾਂ, ਤੁਹਾਡਾ ਮੈਂ ਬਹੁਤ ਵੱਡਾ ਗੁਨਾਹਗਾਰ ਹਾਂ। ਹੋਏ ਢੀਠ ਜਬ ਚਰਨ ਪ੍ਰਹਾਰਾ, ਜਾਣਦੇ ਹੀ ਹਾਂ ਜਦੋਂ ਮਹਾਰਾ ਮੈਂ ਢੀਠ ਜਿਹਾ ਹੋ ਕੇ ਇੱਥੇ ਆ ਕੇ ਤੁਹਾਡੇ ਮਹਾਰਾ ਚਰਨ ਲੱਤ ਮਾਰੀ ਸੀ। ਮਤਸਰ ਅਗਨ ਦਹੀ ਮਮ ਛਾਤੀ, ਇਹ ਦੱਸਾਂ ਮਹਾਰਾ ਈਰਖਾ ਦੇ ਅਗਨ ਨਾਲ ਮੇਰੀ ਜਿਹੜੀ ਛਾਤੀ ਸੀ ਉਹ ਛਾੜ ਦਿੱਤੀ ਸੀ ਈਰਖਾ ਦੀ ਅਗਨ। ਦੁਤੀਏ ਮਿਲਿਓ ਕੁਸੰਗ ਉਤਪਾਤੀ, ਦੂਜਾ ਮਹਾਰਾ ਜਿਹੜੇ ਉਪਦਰਵੀ ਲੋਕ ਆ ਉਹਨਾਂ ਦਾ ਖੋਟਾ ਸੰਘ ਮੈਨੂੰ ਮਿਲ ਗਿਆ, ਕੁਸੰਗੀਆਂ ਨੇ ਝੁੱਕ ਦਿੱਤਾ ਵੀ ਤੂੰ ਤਾਂ ਗੁਰੂ ਕਾ ਪੁੱਤਰ ਮਰਿਆ ਤੁਲੀ ਹੈ, ਕੋਈ ਕਿਤੋਂ ਦਾ ਆ ਕੇ ਗੁਰੂ ਬਣਿਆ ਬੈਠਾ ਮੱਥੇ ਟਿਕਾ ਰਿਹਾ, ਤੁਹਾਡੀ ਕੋਈ ਬਾਤ ਨਹੀਂ ਪੁੱਛਦਾ, ਉਹ ਉਪਦਰਵੀ ਲੋਕਾਂ ਦਾ ਪੁਆੜਿਆਂ ਦੀ ਜੜਦਾ ਮੈਨੂੰ ਸੰਗ ਮਿਲ ਗਿਆ। ਤਿੰਨ ਘਰ ਮਤ ਬਾਵਰ ਮਮ ਹੋਈ, ਉਹਨਾਂ ਉਪਦਰਵੀ ਕੁਸੰਗੀਆਂ ਦੇ ਨਾਲ ਮਿਲ ਕਰਕੇ ਤਾਨੇ ਮਾਰਨ ਕਰਕੇ ਮੇਰੀ ਅਕਲ ਉਹ ਮਾਰਾ ਬਿਲਕੁਲ ਕਮਲੀ ਹੋ ਗਈ। ਬਖਸ਼ਾਵਨ ਚਾਹਤ ਅਬ ਸੋਈ, ਇਸ ਕਰਕੇ ਉਹਨਾਂ ਦੇ ਚੁੱਕ ਵਿੱਚ ਆ ਕੇ ਤੁਹਾਡੇ ਮਹਾਰਾ ਜਿਹੜੀ ਮੈਂ ਲੱਤ ਮਾਰੀ ਭੁੱਲ ਗਲਤੀ ਕੀਤੀ ਉਹ ਹੁਣ ਮੈਨੂੰ ਬਖਸ਼ਾਇਆ ਚਾਹੁੰਦਾ, ਮਾਫ ਕਰਵਾਇਆ ਚਾਹੁੰਦਾ। ਲੱਜਤ ਰਹਿਓ ਨਾ ਤੁਮ ਢਿੱਗ ਆਏ, ਸਤਿਗੁਰੂ ਮੈਂ ਸੱਚ ਕਹਿਣਾ ਮੈਂ ਸ਼ਰਮ ਦਾ ਮਾਰਾ ਮਾਰਾ ਕਰੇ ਰਿਹਾ ਤੁਹਾਡੇ ਕੋਲ ਨਾ ਆ ਸਕਿਆ। ਕਰੀ ਅਵਗਿਆ ਗਿਆ ਕਰੀ ਅਵਗਿਆ ਦੁੱਖ ਫਲ ਪਾਏ, ਤੁਹਾਡੀ ਜਿਹੜੀ ਆ ਕੇ ਬੇਅਦਬੀ ਕੀਤੀ ਨਿਰਾਦਰੀ ਕੀਤੀ ਉਹਦਾ ਮਾਰਾ ਦੁੱਖ ਰੂਪੀ ਫਲ ਮੈਨੇ ਪਾਇਆ। ਕਿਰਪਾ ਨਿਧਾਨ ਛਿਮਾ ਤੁਮ ਧਾਰੋ, ਮਹਾਰਾਜ ਦੇ ਕਿਰਪਾ ਖਜ਼ਾਨਾ ਕਰਨਾ ਹਾਂ, ਮੇਰੇ ਉੱਪਰ ਤੋਂ ਜਿਹੜੀ ਸ਼ਮਾ ਹੀ ਉਹ ਧਾਰਨ ਕਰੋ, ਮੈਨੂੰ ਮਾਫ ਕਰ ਦਿਓ। ਉਤ ਗੰਭੀਰ ਧੀਰ ਹੈ ਤਸਾਰੋ, ਉਰ ਗੰਭੀਰ ਧੀਰ ਹੈ ਤਸਾਰੋ। ਹਾਂ, ਤੁਸੀਂ ਮਾਰਾ ਹਿਰਦੇ ਦੇ ਗੈਰ ਗੰਭੀਰ ਹਾਂ ਤੇ ਸਾਰਿਆਂ ਦੇ ਹਿੱਤ ਦੀ ਕਰਨ ਵਾਲੇ ਭਲੇ ਦੇ ਕਰਨ ਵਾਲੇ ਹੋ। ਸੁਣ ਸ੍ਰੀ ਅਮਰਦਾਸ ਤਬ ਬੋਲੇ, ਦਾਤਰੂ ਤੋਂ ਨਿਮਰਤਾ ਦੇ ਬਚਨ ਸੁਣ ਕੇ ਸਤਿਗੁਰੂ ਅਮਰਦਾਸ ਸਾਹਿਬ ਜੀ ਤਦੋਂ ਬੋਲੇ ਨੇ, ਤੁਮ ਸਤਿਗੁਰ ਕੇ ਪੁੱਤਰ ਅਡੋਲੇ। ਤੂੰ ਕਿਉਂ ਭੁੱਲਾਂ ਗਲਤੀਆਂ ਕਰਨੀਆਂ, ਤੁਸੀਂ ਤਾਂ ਸਤਿਗੁਰੂ ਦੇ ਪੁੱਤਰ ਹੋ, ਮਨ ਦੇ ਡੋਲਣ ਤੋਂ ਰਹਿਤ ਅਡੋਲ। ਮਨ ਤਨ ਕਰ ਮੈਂ ਦਾਸ ਤੁਮਾਰਾ, ਮੈਂ ਤਾਂ ਮਨ ਕਰਕੇ ਸ਼ੀਰ ਕਰਕੇ ਤੁਹਾਡਾ ਸੇਵਕ ਹਾਂ। ਆਪ ਪਰਲੋਕ ਹੋਵਤ ਮਮ ਤਿਆਰਾ, ਬਾਕੀ ਦਾਤੂ ਜੀ ਅਸੀਂ ਸੱਚ ਕਹਿੰਦੇ ਹਾਂ, ਹੁਣ ਸਾਜਾ ਸੱਚਖੰਡ ਨੂੰ ਜਾਣਦਾ ਤਿਆਰਾ ਹੋ ਰਿਹਾ ਹੈ। ਰਾਮਦਾਸ ਅਬ ਸਤਿਗੁਰ ਭਾਇਓ, ਹਾਂ ਹੁਣ ਸਾਡੇ ਥਾਂ ਤਾਂ ਗੁਰੂ ਰਾਮਦਾਸ ਸਾਹਿਬ ਜੀ ਸਾਰੇ ਸੰਸਾਰ ਦੇ ਗੁਰੂ ਹੋ ਗਏ। ਨਿਜ ਪਦ ਮੈਂ ਤਿੰਨ ਕੋ ਸੁਭ ਦਇਓ, ਪੰਜ ਪੈਸੇ ਨਾਲ ਗਿਰ ਰੱਖ ਕੇ ਤਿੰਨ ਵਾਰੀ ਪਰਿਕਰਮਾ ਮੱਥਾ ਟੇਕ ਕੇ ਆਪਣਾ ਉਹਦਾ ਰੁਤਬਾ ਜੋ ਗੁਰੰਗਲ ਸਾਹਿਬ ਜੀ ਨੇ ਸਾਨੂੰ ਬਖਸ਼ਿਆ ਸੀ ਉਹਨਾਂ ਨੂੰ ਅਸੀਂ ਦੇ ਦਿੱਤਾ ਹੈ। ਕਿਰਪਾ ਦ੍ਰਿਸ਼ਟ ਤੇ ਦੇਖਣ ਕਰੀਏ, ਇਸ ਕਰਕੇ ਦਾਤੂ ਜੀ ਤੁਸੀਂ ਬਜ਼ੁਰਗ ਹੋ, ਗੁਰੂ ਰਾਮਦਾਸ ਸਾਹਿਬ ਵੱਲੀ ਆਪਣੀ ਕਿਰਪਾ ਦੀ ਨਾਲ ਨਿਗਾਹ ਨਾਲ ਹੀ ਤੱਕਣਾ ਕਰੀਏ। ਤੁਮ ਹੋ ਵੱਡੇ ਵਿਘਨ ਗਨ ਹਰੀਏ, ਉਮਰ ਵਿੱਚ ਵੱਡੇ ਉਮਰ ਵਾਲੇ ਹੋ, ਇਸ ਕਰਕੇ ਵਿਘਨ ਪੈਣਗੇ, ਤੁਸੀਂ ਵਿੱਚ ਹੋ ਕੇ ਨਿਰਾਸ਼ ਕਰਦੇ ਨਾ। ਇਨਕੋ ਸੁਤ ਗੁਰਤਾ ਜਬ ਪਾਵੈ, ਬਾਕੀ ਆ ਜਿਹੜੀ ਦੁੱਖ ਦੀ ਗੱਲ ਹੈ ਉਹ ਤਾਂ ਤੁਹਾਨੂੰ ਦੱਸਦੇ ਆ ਵੀ ਇਹ ਗੁਰੂ ਰਾਮਦਾਸ ਸਾਹਿਬ ਦਾ ਸਪੁੱਤਰ ਜਦੋਂ ਗੁਰਤਾ ਗੱਦੀ ਦਾ ਤਖ਼ਤ ਅੱਗੇ ਪਾਏਗਾ ਕਿਸੇ ਸਮੇਂ, ਸਮੋਂ ਪਾਏ ਸੋ ਤੁਮ ਢਿੱਗ ਆਵੈ। ਹਾਂ ਕਹਿੰਦੇ ਕੋਈ ਸਮਾਂ ਪਾ ਕੇ ਮੌਕਾ ਪਾ ਕੇ ਇਹਨਾਂ ਦਾ ਪੁੱਤਰ ਤੁਹਾਡੇ ਕੋਲ ਖਰੂਰ ਆਪੇ ਚੱਲ ਕੇ ਆਏਗਾ। ਸੋ ਜਬ ਕਰਹਿ ਸਪਰਸ਼ਨ ਹਾਥ, ਇਸ ਵੇਲੇ ਇਹਨਾਂ ਦਾ ਸਪੁੱਤਰ ਕਹਿੰਦੇ ਤੁਹਾਡੀ ਲੱਤ ਦੇ ਉਪ ਆਪਣਾ ਹੱਥ ਸੁਹਾਣਾ ਕਰੇਗਾ, ਹੱਥ ਫੇਰੇਗਾ। ਹਰ ਹੈ ਸਰਬ ਸੰਕਟ ਤੇ ਸਾਥ, ਕਹਿੰਦੇ ਹੱਥ ਦੇ ਫੇਰਨ ਦੇ ਨਾਲ ਹੀ ਸਾਰਾ ਜਿਹੜਾ ਹੱਡੀ ਦੇ ਵਿੱਚ ਪੀੜ ਹੋ ਰਹੀ ਹੈ ਸਾਰਾ ਦੁੱਖ ਨਾਸ ਕਰ ਦੇਣਗੇ। ਦਾਸੂ ਆਏ ਮਿਲਿਓ ਸੁਖ ਪਾਏ, ਇਸੇ ਤਰ੍ਹਾਂ ਜੋ ਗੁਰੂ ਅੰਗਦ ਸਾਹਿਬ ਦਾ ਸਪੁੱਤਰ ਦਾਸੂ ਹੈ ਉਹ ਵੀ ਆ ਮਿਲਿਆ ਸੁਖ ਪਾ ਅਪਰ ਲੋਕ ਦਰਸਹਿ ਸਮੁਦਾਏ, ਇਸ ਤਰ੍ਹਾਂ ਹੋਰ ਬੇਅੰਤ ਬੇਅੰਤ ਲੋਕ ਆ ਕੇ ਦਰਸ਼ਨ ਕਰ ਰਹੇ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰਬਾਣੀ ਦੀਆਂ ਪੋਥੀਆਂ ਗੋਇੰਦਵਾਲ ਸਾਹਿਬ ਵਿੱਚੋਂ ਲੈਣ ਗਏ ਸੀ, ਜਦੋਂ ਫਿਰ ਆਉਂਦੇ ਹੋਏ ਸੀ ਸ੍ਰੀ ਖਡੋਰ ਸਾਹਿਬ ਵੀ ਇੱਕ ਰਾਤ ਰਹੇ ਸੀ। ਉਹਨਾਂ ਇਹ ਦਾਤੂ ਨੇ ਫਿਰ ਬੇਨਤੀ ਕੀਤੀ ਸੀ ਕਿ ਮਹਾਰਾਜ ਮੇਰਾ ਵੀ ਦੁੱਖ ਦੂਰ ਕਰਕੇ ਜਾਂ, ਮੈਂ ਤਾਂ ਬਹੁਤ ਸਮੇਂ ਤੋਂ ਆਪ ਜੀ ਉਡੀਕ ਵਿੱਚ ਬੈਠਾ ਹਾਂ। ਇਹ ਗੁਰੂ ਅਰਜਨ ਦੇਵ ਜੀ ਦੇ ਇਤਿਹਾਸ ਵਿੱਚ ਸਾਰਾ ਪ੍ਰਸੰਗ ਖੋਲ੍ਹ ਕੇ ਆਏਗਾ। ਜਦੋਂ ਆਪ ਬਾਣੀ ਦੀ ਪੋਥੀਆਂ ਜਾਣਗੇ ਇੱਥੇ ਰਹਿਣਗੇ ਬੇਨਤੀ ਕਰੇਗਾ। ਉਸ ਵੇਲੇ ਜੋ ਗੁਰੂ ਅਮਰਦਾਸ ਸਾਹਿਬ ਜੀ ਨੇ ਬਚਨ ਕੀਤਾ ਸੀ ਇਹ ਸਫਲਾ ਹੋਇਆ, ਇਹਦਾ ਦੁੱਖ ਹਰਿਆ ਸੀ ਆਪ ਜੀ ਨੇ। ਕਰ ਜੋੜ ਹੈ ਸਭ ਸੀਸ ਨਿਵਾਵੈ, ਜਿਹਨੇ ਗੁਰੂ ਕੇ ਸਿੱਖ ਹੱਥ ਜੋੜੇ ਹੈ ਸਿਰ ਨਵਾ ਰਹੇ ਹਨ। ਧੰਨ ਧੰਨ ਗੁਰ ਸ਼ਬਦ ਸੁਣਾਵੈ, ਧੰਨ ਹੈ ਗੁਰੂ ਅਮਰਦਾਸ ਸਾਹਿਬ ਜੀ, ਧੰਨ ਸਭ ਸਤਿਗੁਰੂ ਇਸ ਤਰ੍ਹਾਂ ਦੇ ਸ਼ਬਦ ਵਾਕ ਸੁਣਾ ਰਹੇ। ਸਭ ਸੰਗਤ ਸੋ ਪੁਨ ਹੈ ਉਚਾਰਾ, ਜਿੰਨੀਆਂ ਗੁਰੂ ਕੀਆਂ ਸਿੱਖ ਸੰਗਤਾਂ ਹਾਂ ਸਾਰਿਆਂ ਦੇ ਸਾਥੀਆਂ ਬਚਨ ਗੁਰੂ ਅਮਰਦਾਸ ਸਾਹਿਬ ਜੀ ਨੇ ਉਚਾਰਿਆ ਹੈ, ਕਿਹਾ ਹੈ ਰਾਮਦਾਸ ਮੈਂ ਰੂਪ ਸੁਧਾਰਾ। ਇਹ ਗੁਰੂ ਕੀ ਸਿੱਖ ਸੰਗਤ, ਹੁਣ ਮੈਨੇ ਜਿਹੜਾ ਗੁਰੂ ਰਾਮਦਾਸ ਸਾਹਿਬ ਜੀ ਦਾ ਸਦੂਰ ਕਹਿੰਦੇ ਸੁਧਾਰ ਲਿਆ, ਬਣਾ ਲਿਆ ਹੈ, ਧਾਰ ਲਿਆ ਹੈ। ਮਮ ਸਮ ਇਸ ਕੋ ਪੂਜਨ ਕਰਨਾ, ਇਹ ਸੰਗਤ ਜੀ ਇਹ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੂੰ ਮੇਰੇ ਸਮਾਨੀ ਤੁਸੀਂ ਪੂਜਨ ਕਰਨਾ ਹੈ। ਹਾਂ ਅਭੇਦ ਇਨਕੋ ਇੱਕ ਬਰ ਇਨ ਸੋ ਇੱਕ ਬਰਨਾ, ਕਹਿੰਦੇ ਅਭੇਦ ਹੋ ਗਿਆ ਇਹਨਾਂ ਦੇ ਨਾਲ, ਇੱਕੋ ਵਰਨ ਇੱਕੋ ਰੂਪ ਹੋ ਗਏ ਹਾਂ ਅਸੀਂ। ਆਪਣੀ ਅਵਧ ਦੀਨ ਬੈਠਾਏ, ਆਪਣੀ ਜਿਹੜੀ 6 ਸਾਲ 11 ਮਹੀਨੇ 18 ਦਿਨ ਉਮਰ ਦੇ ਕੇ ਫਿਰ ਗੁਰਤਾ ਗੱਦੀ ਦੇ ਤਖ਼ਤ ਉੱਪਰ ਇਹਨਾਂ ਨੂੰ ਬਿਠਾ ਦਿੱਤਾ। ਸਰਦਾ ਧਰ ਸੋ ਸਭ ਫਲ ਪਾ, ਕਹਿੰਦੇ ਸੰਗਤ ਜੀ ਜੋ ਗੁਰੂ ਰਾਮਦਾਸ ਸਾਹਿਬ ਤੇ ਸ਼ਰਧਾ ਧਾਰੇਗਾ ਉਹ ਸਾਰੇ ਫਲਾਂ ਨੂੰ ਪਾ ਲਵੇਗਾ। ਮੈਂ ਹੋਵਾਂ ਅਬ ਅੰਤਰ ਧਿਆਨ। ਹੇ ਗੁਰੂ ਕੀ ਸਿੱਖ ਸੰਗਤ, ਹੁਣ ਅਸੀਂ ਅੰਤਰ ਧਿਆਨ ਹੋ ਰਿਹਾ, ਸੱਚਖੰਡ ਗੌਣ ਕਰ ਰਹੇ ਹਾਂ। ਸੁਣ ਸੰਗਤ ਗੁਰ ਕੇ ਬਚਕਾਨ। ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਦੇ ਜਿਹੜੇ ਬਚਨ ਹੈ ਸੰਗਤ ਨੇ ਕੰਨਾਂ ਵਿੱਚ ਸੁਣ ਕੇ ਜੈ ਜੈਕਾਰ ਉਚਾਰਨ ਕੀਨਾ। ਹੇ ਗੁਰੂ ਅਮਰਦਾਸ ਸਾਹਿਬ ਆਪ ਜੀ ਦੀ ਜੈ ਹੋਵੇ, ਜੈਕਾਰ ਹੋਵੇ, ਫਤਿਹ ਜਿੱਤ ਹੋਵੇ, ਇਸ ਤਰ੍ਹਾਂ ਦੇ ਲਫ਼ਜ਼ ਕਹੇ। ਬੰਦਹ ਕਰ ਜੋਰ ਹੈ ਮਮ ਦੀਨਾ। ਹਾਂ, ਬੜੇ ਦੀਨ ਹੋ ਕੇ, ਅਜਾਨ ਹੋ ਕੇ, ਮਨ ਵਿੱਚ ਹੱਥ ਜੋੜ ਕੇ ਨਮਸਕਾਰਾਂ ਕਰਦੇ। ਭਾਦੋ ਕੀ ਸੁਭ ਪੂਰਨ ਮਾਸੀ। ਹਾਂ, ਜਦੋਂ ਗੁਰੂ ਮਹਾਰਾਜ ਨੇ ਸੱਚਖੰਡ ਗਮਨ ਕੀਤਾ ਹੈ, ਭਾਦੋ ਦੇ ਮਹੀਨੇ ਦੀ ਪੂਰਨਮਾਸੀ ਦਾ ਦਿਹਾੜਾ ਹੈ ਸੀ। ਚਹਿਤ ਸਮਾਵਨ ਗੁਰ ਅਬਿਨਾਸੀ। ਓ ਅਬਿਨਾਸੀ, ਜੋ ਨਾਸ਼ ਤੋਂ ਰਹਿਤ ਗੁਰੂ ਹੈ, ਜੋ ਸੱਚਖੰਡ ਗਮਨ ਕਰਿਆ ਚਾਹੁੰਦੇ, ਸਮਾਇਆ ਚਾਹੁੰਦੇ ਹਨ। 1631 ਬਿਕਰਮੀ ਭਾਦੋਂ ਦੀ ਪੂਰਨਮਾਸੀ। ਸੰਗਤ ਸਹਿਤ ਸੋ ਨੰਦਨ ਹੇਰਾ। ਹਾਂ, ਸੰਗਤਾਂ ਦੇ ਸਮੇਤ ਆਪਣਾ ਜਿਹੜਾ ਛੋਟਾ ਸੋਤਰ ਮੋਹਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਵੇਖਿਆ ਹੈ। ਆਏ ਸਦੀਨਸ ਤਿਸ ਬੇਰਾ। ਉਸ ਵੇਲੇ ਕਹਿੰਦੇ ਆਪਣੀ ਜਿਹੜੀ ਆਗਿਆ ਹੈ ਮੋਹਰੀ ਜੀ ਨੂੰ ਇਉਂ ਦੇਣਾ ਕੀਤੀ, ਆਖਣਾ ਕੀਤੀ ਹੈ, ਤਿਆਰੀ ਕਰੋ ਵਿਮਾਨ ਬਿਨਾਵਾ। ਲੈ ਵੀ ਭਾਈ ਮੋਹਰੀ ਜੀ, ਜਿੱਥੇ ਜਿਸ ਵਿਮਾਨ ਵਿੱਚ ਸਾਡਾ ਸਰੀਰ ਕਹਿੰਦੇ ਟਿਕਾਣਾ ਹੈ, ਲੈ ਕੇ ਜਾਣਾ ਬਿਆਸਾ ਨਦੀ ਦੇ ਕਿਨਾਰੇ, ਸੋਹਣਾ ਵਿਮਾਨ ਵੀ ਤਿਆਰ ਕਰ ਲਓ, ਬਣਾ ਲਓ। ਸਭ ਕਾਰਜ ਕਹਿ ਸੀਗਰ ਕਰਾਵਾ। ਹੋਰ ਜਿਹੜਾ ਮ੍ਰਿਤਕ ਸੰਸਕਾਰ ਦਾ ਕੰਮ ਉਹ ਕਹਿ ਕੇ ਛੇਤੀ ਕਰਾ ਲਓ ਤੁਸੀਂ। ਸੁਣਤ ਮੋਹਰੀ ਕਹਿ ਬਚ ਐਸੇ। ਗੁਰੂ ਅਮਰਦਾਸ ਸਾਹਿਬ ਦੇ ਬਚਨਾਂ ਨੂੰ ਸੁਣ ਕੇ ਮੋਹਰੀ ਐਸੇ ਬਚਨ ਕਹਿਣ ਲੱਗਿਆ। ਕਿਰਿਆ ਕਰਮ ਕੀ ਆਇਸ ਕੈਸੇ। ਜਿਵੇਂ ਮ੍ਰਿਤਕ ਸੰਸਾਰ ਦੀ ਕਰਮ ਕਿਰਿਆ ਹੁੰਦੀ, ਉਹਦੀ ਆਗਿਆ ਕਿਵੇਂ ਹੈ? ਕੋਈ ਮੇਰਾ ਪ੍ਰੇਤ ਕਿਰਿਆ ਕਰਦੇ ਹੈ, ਕਿਸੇ ਬਾਰਵੀਂ ਤੇਰਵੀਂ ਤੇ ਕਰੜ ਪਾਠ ਜਾ ਪਾ ਕੇ ਭੋਗ ਪਾਉਂਦੇ, ਉਹ ਕਿਵੇਂ ਕਰੀਏ ਕਰਾਏਗੇ? ਨਿਜ ਕੁਲ ਕੀ ਮਿਰਜਾਦ ਜੋ ਹੈ। ਸਾਡੇ ਭੱਲਿਆਂ ਦੀ ਕੁਲ ਦੀ ਜਿਹੜੀ ਕੋਈ ਮਰਜਾਦਾ ਹੈ। ਕਰ ਹੈ ਕੇ ਨਹੀਂ ਆਪ ਜਿਮ ਕਹੈ। ਮਹਾਰਾਜ ਉਹ ਕਹੋਗੇ ਉਹ ਕਰੀਏ ਕੇ ਨਾ ਕਰੀਏ, ਆਪਣੀ ਕੁਲ ਦੀ ਮਰਜਾਦਾ ਜਿਵੇਂ ਚੱਲਦੀ ਆਉਂਦੀ ਹੈ। ਸੁਣ ਸਤਿਗੁਰ ਨੇ ਕਹਿਓ ਵਿਚਾਰ। ਜਿਹੜੇ ਮੋਹਰੀ ਪੁੱਤਰ ਤੋਂ ਸੁਣ ਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਵਿਚਾਰ ਕਰਕੇ ਆਖਿਆ, ਮਮ ਨਹਿ ਕੁਛ ਕਰਮਨ ਅਧਿਕਾਰ। ਮੋਹਰੀ ਪੁੱਤਰ, ਸਾਡੇ ਵਾਸਤੇ ਕਿਸੇ ਕਰਮ ਕਰਨ ਦਾ ਕੋਈ ਅਧਿਕਾਰ ਨਹੀਂ ਹੈ, ਕੋਈ ਕਰਨ ਦੀ ਕੋਈ ਲੋੜ ਨਹੀਂ ਹੈ ਸਾਡੇ ਨਿਮਿਤ, ਨਾ ਕੋਈ ਗਰੜ ਪੁਣਾ, ਨਾ ਕੋਈ ਗੰਗਾ ਫੁੱਲ ਅਧਿਕ ਪਾਉਣੇ। ਜਗ ਮਿਰ ਜਾਦ ਰੱਖੀ ਜੇ ਚਾਹੀਏ। ਇਸ ਤਰ੍ਹਾਂ ਜਿਹੜੀ ਸੰਸਾਰ ਦੀ ਮਰਜ਼ਾਦਾ ਕਹਿੰਦੇ ਰੱਖੀ ਚਾਹੀਦੀ ਹੈ। ਪ੍ਰੇਤ ਨਾਮ ਮੁਖ ਤੇ ਨਹਿ ਕਹੀਏ ਹੈ। ਜਿਵੇਂ ਕਹਿੰਦੇ ਉਹ ਪ੍ਰੇਤੋ ਸੁਆਹਾ, ਇਸ ਤਰ੍ਹਾਂ ਦਾ ਮੁਖੋਂ ਨਾਮ ਨਹੀਂ ਕਹਿਣਾ ਹੈ। ਸੁਰਸਰ ਅਸਥ ਪਿੰਡ ਕੋ ਦੀਜੈ ਹੈ। ਇਸ ਤਰ੍ਹਾਂ ਕਹਿੰਦੇ ਫੁੱਲ ਸਰਸਰ ਪਾਵੇ, ਜਿਵੇਂ ਸੁੰਦਰ ਜੀ ਕਿਹਾ ਹੈ, ਹਰੀ ਦੀ ਜਿਹੜੀ ਸਤਸੰਗਤ ਹੈ ਇਹ ਜਿਹੜੀ ਕਰਨੀ ਹੈ, ਸਾਡੇ ਗੰਗਾ ਦੇ ਫੁੱਲ ਪਾਉਣੇ ਆ, ਸੰਗਤ ਜ਼ਿਆਦਾ ਕਰਨੀ। ਤੁਮ ਵੱਡ ਹੋ ਮਿਰਜਾਦ ਰੱਖੀ। ਤੁਸੀਂ ਵੱਡੇ ਸਿਆਣੇ ਹੋ, ਮਰਜ਼ਾਦਾ ਰੱਖਣੀ, ਸਤਸੰਗਤ ਕਰਨੀ। ਜੇ ਹੁਣ ਇੱਥੇ ਹੋਵੇ ਆਹ ਜਿਹੜੀਆਂ ਪੰਗਤੀਆਂ ਡਾਕਟਰ ਵੀਰ ਸਿੰਘ ਜੀ ਨੇ ਹੇਠਾਂ ਟੋਕ ਜੀ ਦਿੱਤੀਆਂ, ਵੀ ਅੱਖੇ ਪੱਕ ਜੀਆਂ ਲੱਗਦੀਆਂ, ਵੀ ਹੁਣ ਭਾਈ ਮੋਹਰੀ ਜੀ ਤਾਂ ਵੱਡਾ ਹੈ ਨਹੀਂ ਸੀ, ਵੱਡੇ ਤਾਂ ਗੁਰੂ ਅਮਰਦਾਸ ਸਾਹਿਬ ਜੀ ਸਨ, ਵੀ ਤੁਸੀਂ ਵੱਡੇ ਹੋ, ਵੀ ਮਰਜ਼ਾਦਾ ਰੱਖਣੀ ਇਹ ਕਰਨੀ। ਆਹੋ ਸੁੰਦਰ ਜੀ ਨੇ ਜਿਹੜਾ ਸਦ ਵਿੱਚ ਲਫ਼ਜ਼ ਕਿਹਾ ਉਹ ਯਥਾਰਥ ਬਚਨ ਹੈ। ਉਹ ਗੁਰੂ ਅਰਜਨ ਦੇਵ ਮਹਾਰਾਜ ਜੀ ਜਦੋਂ ਗੁਰਬਾਣੀ ਦੀਆਂ ਪੋਥੀਆਂ ਲੈਣ ਵਾਸਤੇ ਗਏ ਸੀ, ਉਸ ਵੇਲੇ ਸੁੰਦਰ ਜੀ ਅਤੇ ਆਨੰਦ ਜੀ ਆ ਕੇ ਸਤਿਗੁਰੂ ਜੀ ਨੂੰ ਮਿਲੇ ਸਨ। ਇਹ ਸੁੰਦਰ ਜੀ ਤੋਂ ਸਾਰਾ ਕੁਝ ਪੁੱਛਿਆ ਦੱਸਿਆ ਸੀ ਕਿ ਗੁਰੂ ਅਮਰਦਾਸ ਸਾਹਿਬ ਜੀ ਦੇ ਜਦੋਂ ਸੱਚਖੰਡ ਗਮਨ ਗਏ ਆ, ਬਾਅਦ ਵਿੱਚ ਕਿਵੇਂ ਕਰਮ ਕਿਰਿਆ ਹੋਈ, ਕੀ ਉਹਨਾਂ ਦਾ ਹੁਕਮ ਹੋਇਆ ਸੀ ਇੱਕ ਅੰਤਿਮ ਸੰਸਕਾਰ ਲਈ। ਅਤੇ ਸੁੰਦਰ ਜੀ ਨੇ ਫਿਰ ਵਾਰਤਕ ਰੂਪ ਦੇ ਵਿੱਚ ਲਫ਼ਜ਼ ਕਹੇ। ਉਹਨਾਂ ਨੂੰ ਬਾਣੀ ਦਾ ਕਾਵਿ ਦੇ ਨਿਜਮਾਂ ਦਾ ਰੂਪ ਫਿਰ ਗੁਰੂ ਅਰਜਨ ਦੇਵ ਜੀ ਨੇ ਦੇ ਦਿੱਤਾ। ਇਸ ਕਰਕੇ ਫਿਰ ਉਹਨਾਂ ਨੇ ਕਹੇ ਸੀ ਵਾਕ ਆਪਣਾ ਨਾਨਕ ਸ਼ਬਦ ਨਾਮ ਵਿੱਚ ਨੀ ਅਮੋਹਰ ਸ਼ਾਹ ਬਲਾਈ ਸੁੰਦਰ ਜੀ ਦੇ ਰੱਖਿਆ ਹੈ। ਉਚਾਰਨ ਮਹਾਰਾਜ ਨੇ ਉਹ ਬਚਨ ਬਾਣੀ ਵਿੱਚ ਕੀਤੇ ਸਨ ਅਤੇ ਉਹ ਭਾਰਤਕ ਰੂਪ ਵਿੱਚ ਸੁੰਦਰ ਜੀ ਨੇ ਕਹੇ ਸਨ। ਇਸ ਕਰਕੇ ਉਹ ਰਾਮ ਕਲੀ ਸਦ ਉਹ ਇਹ ਮਹੱਲਾ ਪੰਜਵਾਂ ਨਹੀਂ ਉੱਥੇ ਲਿਖਿਆ। ਕਹੇ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਈ ਵੀ ਇਹ ਭਾਈ ਸੁੰਦਰ ਜੀ ਕਹਿ ਰਿਹਾ ਹੈ। ਕਿਉਂ ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਕੇ ਸਾਰੇ ਸੰਸਾਰ ਨੂੰ ਉਹਨਾਂ ਦੇ ਚਰਨੀ ਪਾ ਦਿੱਤਾ। ਇਹ ਬਾਕੀ ਜਿਹੜੀ ਉਹ ਆਚਾਰ ਮ੍ਰਿਤਕ ਸੰਸਕਾਰ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ ਸੀ ਵੀ ਜਿਵੇਂ ਸੰਸ ਬਣਨ ਤੋਂ ਬਾਅਦ ਸਿਆਪੇ ਕਰਦੇ ਰੋਂਦੇ ਪਿੱਟਦੇ ਹੈ ਵੀ ਉਹ ਤੁਸੀਂ ਨਹੀਂ ਰੋਣਾ ਕਿਸੇ ਨੇ, ਮਤ ਮੈਂ ਪਿੱਛੇ ਕੋਈ ਰੋਵ ਸੀ ਸੋ ਮੈਂ ਮੂਲ ਨਾ ਪਾਇਆ, ਵੀ ਜਿਹੜਾ ਰੋਵੇਗਾ ਸਾਨੂੰ ਨਹੀਂ ਉੱਕਾ ਚੰਗਾ ਲੱਗੇਗਾ, ਬੋਲੋ ਨੇ ਬਿਲਕੁਲ ਹੀ ਨਹੀਂ ਚੰਗਾ ਲੱਗੇਗਾ। ਜੇ ਤੁਸੀਂ ਕਹੋ ਵੀ ਸੰਸਾਰ ਦੇ ਲੋਕ ਰੋਂਦੇ ਹੈ ਅਤੇ ਅਸੀਂ ਹੁਣ ਕੋਈ ਨਾ ਅਸੀਂ ਹੱਸੀਏ ਖੁਸ਼ ਹੋਈਏ, ਮਹਾਰਾਜ ਕਹਿੰਦੇ ਹਾਂ ਖੁਸ਼ ਹੋਣਾ ਹੈ ਰੋਣਾ ਨਹੀਂ। ਮਹਾਰਾਜ ਫਿਰ ਕਿਉਂ ਕਹਿੰਦੇ ਮਿੱਥ ਪੈਜ ਮਿੱਥ ਵਿਗਸੈ ਜਿਸ ਮਿੱਥ ਕੀ ਪੈਜ ਭਾਵੇ। ਤੁਸੀਂ ਵਿਚਾਰ ਦੇਖੋ ਪੁੱਤ ਭਾਈ ਹਰ ਸਤਿਗੁਰੂ ਪੈ ਨਾਵੇ। ਜਿਵੇਂ ਮਿੱਤਰ ਨੂੰ ਕਹਿੰਦੇ ਕੋਈ ਉਹ ਪੈ ਜਾਏ, ਕੋਈ ਪੁਸ਼ਾਕਾ ਪਹਿਨਾਇਆ ਜਾਵੇ, ਕੋਈ ਅਹੁਦੇ 'ਤੇ ਬਿਠਾਇਆ ਜਾਵੇ, ਉਹਦੇ ਮਿੱਤਰ ਸਾਰੇ ਖੁਸ਼ ਹੁੰਦੇ ਆ ਵੀ ਸਾਡੇ ਮਿੱਤਰ ਨੂੰ ਅੱਜ ਵੀ ਪੁਸ਼ਾਕਾ ਬਣਾਇਆ ਜਾ ਰਿਹਾ, ਮਹਾਨ ਬਣਾਇਆ ਜਾ ਰਿਹਾ ਪਾਤਸ਼ਾਹ ਦੀ ਸਭਾ ਵਿੱਚ। ਜਿਨ੍ਹਾਂ ਨੂੰ ਆਪਣੇ ਮਿੱਤਰ ਦੀ ਕਹਿੰਦੇ ਇੱਜ਼ਤ ਵਿਰੋਧ ਸਤਿਕਾਰ ਹੁੰਦਾ ਪਾਉਂਦਾ ਹੈ ਨਾ, ਉਹ ਫਿਰ ਸਾਰੇ ਬਿਸ਼ਕ ਹੀ ਖੁਸ਼ ਹੁੰਦੇ ਆ, ਪ੍ਰਸੰਨ ਹੁੰਦੇ ਆ। ਇਸੇ ਤਰ੍ਹਾਂ ਵੀ ਵਾਹਿਗੁਰੂ ਪਰਮੇਸ਼ਰ ਸਾਨੂੰ ਜਸ ਰੂਪੀ ਪੁਸ਼ਾਕਾ ਬਣਾ ਰਿਹਾ, ਸਾਡੇ ਵਿੱਚ ਸਾਨੂੰ ਆਪਣੇ ਵਿੱਚ ਭੇਦ ਕਰ ਰਿਹਾ, ਆਪਣਾ ਰੂਪ ਬਣਾ ਰਿਹਾ ਹੈ। ਅਤੇ ਤੁਸੀਂ ਵੀ ਗੁਰੂ ਕੇ ਸਿੱਖ ਸੇਵ ਸਾਡੇ ਮਿੱਤਰਾਂ ਵਾਂਗ ਸਾਨੂੰ ਖੁਸ਼ ਹੋਣਾ ਚਾਹੀਦਾ ਕਿ ਰੋਣਾ ਚਾਹੀਦਾ? ਅਸੀਂ ਉਹ ਵਾਹਿਗੁਰੂ ਦਾ ਰੂਪ ਹੋ ਰਹੀਏ ਅਤੇ ਤੁਸੀਂ ਕਰੋ ਸਿਆਪੇ, ਇਹ ਕਿਧਰੇ ਦੀ ਸਿਆਣਪ ਦੀ ਗੱਲ ਹੈ? ਇਸ ਕਰਕੇ ਤੁਸੀਂ ਵਿਚਾਰ ਦੇਖੋ ਪੁੱਤ ਭਾਈ ਹਰ ਸਤਿਗੁਰੂ ਪਰਨਾਵੇ। ਉਹ ਜਿਹੜਾ ਵਾਹਿਗੁਰੂ ਪਰਮੇਸ਼ਰ ਸਤਿਗੁਰੂ ਅਕਾਲ ਪੁਰਖ ਹੈ ਸਾਨੂੰ ਪਹਿਨਾ ਰਿਹਾ, ਆਪਣਾ ਰੂਪ ਬਣਾ ਰਿਹਾ ਹੈ। ਫਿਰ ਇਸੇ ਤਰ੍ਹਾਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀ, ਉਹ ਵੀ ਬਾਅਦ ਵਿੱਚ ਸਾਡੇ ਜਿਹੜਾ ਨਿਰਵਾਣ ਹੈ ਸਾਰੇ ਦੁੱਖਾਂ ਤੋਂ ਰਹਿਤ ਕਰਨ ਵਾਲਾ ਵਾਹਿਗੁਰੂ ਦਾ ਕੀਰਤਨ ਕਰ ਲਿਓ, ਗੁਰਬਾਣੀ ਦਾ ਕੀਰਤਨ ਕਰ ਲਿਓ। ਅਤੇ ਨਾਲ ਹੀ ਵੀ ਜਿਹੜਾ ਗਰੁੜ ਪੁਰਾਣ ਹੈ ਉਹਦੇ ਤਾਂ ਕੇਸੋ ਗੋਪਾਲ ਪੰਡਿਤ ਸਦਿਓ, ਜਿਹੜਾ ਕੇ ਨਾ ਪਾਣੀ ਦਾ ਸੋ ਨਾ ਸੋਨ ਦਾ ਵਿਰਾਜਣ ਵਾਲਾ, ਜਿਹੜਾ ਪਾਣੀ ਆਦਿ ਪੰਤਤਾਂ ਵਿੱਚ ਵਿਰਾਜਣ ਵਾਲਾ ਵਾਹਿਗੁਰੂ ਹੈ, ਉਹਦੇ ਪੰਡਿਤਾਂ ਨੂੰ ਤੱਤੇ ਨੂੰ ਜੇ ਤਾਂ ਲੱਗਾ ਹੁੰਦਾ ਅੰਕੜ, ਫਿਰ ਤਾਂ ਕੇਸੋ ਗੋਪਾਲ ਬਣ ਜਾਣਾ ਸੀ। ਉੱਥੇ ਤੱਤੇ ਨੂੰ ਅੰਕੜ ਹੈ ਨਹੀਂ, ਇਸ ਕਰਕੇ ਵਿਆਕਰਨ ਦੇ ਨਿਯਮਾਂ ਅਨੁਸਾਰ ਪੰਡਿਤ ਬਹੁ ਬਚਨ ਹੈ। ਜਿਹੜੇ ਪਰਮੇਸ਼ਰ ਵਾਹਿਗੁਰੂ ਦੇ ਵਿਦਵਾਨ ਹੈ, ਉਹ ਪੜ੍ਹੇ ਲਿਖੇ ਵਿਦਵਾਨ, ਉਹਨਾਂ ਨੂੰ ਵਿਦਵਾਨਾਂ ਨੂੰ ਸਦ ਲੈਣਾ ਅਤੇ ਉਹ ਹਰ ਹਰ ਕਥਾ ਪੜ੍ਹੈ ਪੁਰਾਣ ਜੀਓ, ਜਿਹੜੀ ਹਰੀਸ ਦੀ ਕਥਾ ਪੜ੍ਹਨੀ ਹੈ ਇਹੀ ਕਹਿੰਦੇ ਪੁਰਾਣ ਪੜ੍ਹਨਾ, ਹੋਰ ਗਰੁੜ ਪੁਰਾਣ ਨਹੀਂ ਕਲਾਉਣਾ ਹੈ। ਇਸ ਤਰ੍ਹਾਂ ਇਹ ਸਾਰੀ ਮਰਜ਼ਾਦਾ ਆਪ ਜੀ ਨੇ ਜੋ ਕਹੀ ਸੀ ਉਹ ਸਦ ਜੀ ਨੇ ਸੁੰਦਰ ਜੀ ਨੇ ਸਦ ਵਿੱਚ ਬਿਆਨ ਕੀਤੀ ਹੈ। ਉਹ ਇੱਥੇ ਕਵੀ ਜੀ ਨੇ ਉਹ ਸੰਖੇਪਤ ਰੂਪ ਵਿੱਚ ਲਿਖਿਆ, ਅੱਗੇ ਥੋੜ੍ਹੀ ਜਿਹੀ ਗੁਰੂ ਰਾਮਦਾਸ ਸਾਹਿਬ ਜੀ ਦੇ ਇਤਿਹਾਸ ਵਿੱਚ ਖੋਲ੍ਹ ਕੇ ਵੀ ਆ ਜਾਏਗੀ, ਪੰਜਵੇਂ ਗੁਰੂ ਜੀ ਦੇ ਇਤਿਹਾਸ ਵਿੱਚ ਵੀ ਖੋਲ੍ਹ ਕੇ ਆਏਗੀ, ਜਿਵੇਂ ਸੁੰਦਰ ਜੀ ਨੇ ਸਾਰਾ ਖੋਲ੍ਹ ਖੋਲ੍ਹ ਦੱਸਿਆ ਉਹ ਗੁਰਮਤ ਹੈ। ਇੱਥੇ ਕਵੀ ਦੀ ਮੌਜ ਹੈ ਆਪਣੀ, ਬਸ ਕਿਤੇ ਉਹ ਸੰਖੇਪਤ ਕਰ ਜਾਂਦਾ, ਕਿਤੇ ਬਿਨਾਂ ਵਿਚਾਰ ਤੋਂ ਬੜਾ ਵਿਸਥਾਰ ਕਰ ਜਾਂਦਾ ਜਿੱਥੇ ਲੋੜ ਨਹੀਂ ਹੁੰਦੀ ਹੈ। ਇਹ ਕਵੀਆਂ ਦੇ ਆਪਣੇ ਪ੍ਰਵਾਹ ਹੁੰਦੇ, ਆਪਣੇ ਮੌਜ ਦੇ ਮੇਲੇ ਹੁੰਦੇ, ਉਹਨਾਂ 'ਤੇ ਕੋਈ ਅੰਕਸ਼ ਨਹੀਂ ਕਰ ਸਕਦਾ ਵੀ ਇੱਥੇ ਕਿਉਂ ਨਹੀਂ ਇੰਨਾ ਫਲਾਅ ਕੀਤਾ, ਅੱਗੇ ਪਿੱਛੇ ਕਿਉਂ ਕਰ ਦਿੱਤਾ ਹੈ। ਇਹ ਸੁਤੰਤਰਤਾ ਹੁੰਦੀ ਜਿਹੜੇ ਚੂੜਾਮਣ ਕਵੀ ਹੁੰਦੇ ਹੈ, ਜਿੱਧਰ ਮਨ ਦੀ ਉਹਨਾਂ ਦਾ ਮਨ ਦਾ ਵੇਗ ਪ੍ਰਵਾਹ ਜਾਏ। ਇੱਥੇ ਸੰਖੇਪਤ ਨਾਲ ਕਿਹਾ, ਥੋੜ੍ਹਾ ਜਿਹਾ ਅੱਗੇ ਜਾ ਕੇ ਗੁਰਮਤਿ ਦਾ ਜਿਹੜਾ ਹੈ ਸੰਸਕਾਰ ਆ ਵੀ ਜਾਏਗਾ ਇਸੇ ਪ੍ਰਕਰਨ ਵਿੱਚ ਹੀ, ਇਸੇ ਅਧਿਆ ਵਿੱਚ, ਅੰਸੂ ਵਿੱਚ। ਬਾਹਰ ਮੋਹਰੀ ਬੂਜਨ ਕਰੇ, ਜਿਹੜਾ ਮੋਹਰੀ ਪੁੱਤਰ ਆ ਉਸਨੇ ਪੁੱਛਣਾ ਕੀਤਾ ਹੈ, ਗ੍ਰਹੀ ਧਰਮ ਤੁਮ ਕਹਿ ਸੋ ਧਰੇ। ਜਿਵੇਂ ਗ੍ਰਿਸਤਰੀਆਂ ਦਾ ਧਰਮ ਹੁੰਦਾ ਹੈ, ਤੁਸੀਂ ਦੱਸੋ ਕਹੀਏ ਮਹਾਰਾਜ ਜੀ ਉਹ ਕਿਵੇਂ ਧਾਰਨ ਕਰੀਏ। ਬਿਨ ਮਾਇਆ ਸਿੱਧ ਹੋਏ ਨਾ ਸਾਰੇ, ਕਿਉਂਕਿ ਜਿਹੜਾ ਗ੍ਰਿਸਤੀ ਹੁੰਦਾ ਉਹਨੇ ਜੋ ਕੋਈ ਕਾਰਜ ਕਰਨਾ ਹੁੰਦਾ, ਪੁੱਤਰ ਪਿਤਾ ਲਾਉਣਾ ਹੁੰਦਾ, ਉਹਨਾਂ ਨੂੰ ਵਿਆਹਣਾ ਹੁੰਦਾ, ਅੱਗੇ ਪੋਤਰੇ ਹੁੰਦੇ ਉਹਨਾਂ ਦਾ ਪਾਲਣ ਪੋਸ਼ਣ ਕਰਨਾ ਹੁੰਦਾ, ਮਕਾਨ ਬਣਾ ਕੇ ਦੇਣੇ ਹੁੰਦੇ, ਮਾਇਆ ਤੋਂ ਬਗੈਰ ਤਾਂ ਗ੍ਰਿਸ਼ੀ ਦੇ ਕੰਮ ਨਹੀਂ ਨਾ ਪੂਰੇ ਹੁੰਦੇ। ਕਿਰਤ ਕੇ ਕਰੇ ਚਲੇ ਵਿਵਹਾਰੇ, ਦੱਸੋ ਮਹਾਰਾਜ ਅਸੀਂ ਕਿਹੜੀ ਕਿਰਤ ਕਰੀਏ ਜਿਸ ਕਰਕੇ ਸਾਡਾ ਗ੍ਰਿਸ਼ੀਆਂ ਦਾ ਕੰਮ ਧੰਦਾ ਚੱਲਦਾ ਰਹੇ। ਬਿਨਾਂ ਕਿਰਤ ਕਰ ਆਏ ਨਾ ਮਾਇਆ, ਆ ਮਹਾਰਾਜ ਜਾਣਦੇ ਕਿਸੇ ਕਿਰਤ ਕੀਤੇ ਕੰਮ ਕੀਤੇ ਬਗੈਰ ਤਾਂ ਮਾਇਆ ਨਹੀਂ ਨਾ ਆਉਂਦੀ ਹੈ। ਜੋ ਕੁਛ ਕਰ ਹੈ ਕਹੋ ਕਰ ਦਇਆ, ਅਸੀਂ ਹੁਣ ਗ੍ਰਿਸਤੀ ਆ ਵਿਆਹੇ ਬਰੇ, ਆਪ ਜੀ ਤੋਂ ਬਾਹਰ ਜਿਹੜਾ ਕੋਈ ਕੰਮ ਕਰੀਏ ਉਹ ਆਪ ਹੀ ਮਹਾਰਾਜ ਦਇਆ ਕਰਕੇ ਕਹਿ ਦਈਏ। ਸਤਿਗੁਰ ਕਹਿਓ ਕਰੋ ਸ਼ੁਭ ਕਾਰ, ਗੁਰੂ ਮਹਾਰਾਜ ਕਹਿੰਦੇ ਵੀ ਜਿਹੜਾ ਚੰਗਾ ਕੰਮ ਹੈ ਨਾ ਉਹ ਤੁਸੀਂ ਕਰ ਲੋ ਕੋਈ ਵੀ। ਧਰਮ ਕਿਰਤ ਤੇ ਸਿੱਧ ਵਿਵਹਾਰ, ਉਹ ਜਿਹੜਾ ਕਿਰਤ ਧਰਮ ਦੀ ਹੋਣੀ ਚਾਹੀਏ, ਉਹਦੇ ਵਿੱਚ ਬੇਈਮਾਨੀ ਧੋਖਾ ਨਾ ਹੋਣਾ ਚਾਹੀਏ, ਕੋਈ ਵੀ ਕਰੋ ਕੰਮ ਚੰਗਾ ਕਰੋ। ਇਸ ਤਰ੍ਹਾਂ ਕਹਿੰਦੇ ਸਾਰੇ ਜਿਹੜੇ ਕੰਮ ਹੈ ਧਰਮ ਕਿਰਤ ਕਰ, ਧਰਮ ਕਿਰਤ ਤੇ ਸਿੱਧ ਵਿਵਹਾਰ। ਧਰਮ ਦੀ ਕਿਰਤ ਕਰਨ ਨਾਲ ਕਹਿੰਦੇ ਜਿਹੜੇ ਵਿਵਹਾਰ ਸਿੱਧ ਹੋ ਜਾਂਦੇ ਪੂਰੇ ਹੋ ਜਾਂਦੇ। ਕੁੱਲ ਮਹਿ ਸੰਕਟ ਆਏ ਜੇ ਪਰ, ਬਾਕੀ ਵੀ ਮੋਰੀ ਜੇ ਤੁਹਾਡੀ ਕੁੱਲ ਦੇ ਵਿੱਚ ਆ ਕੇ ਕੋਈ ਦੁੱਖ ਪੈ ਜਾਏ, ਮੁਸੀਬਤ ਆ ਬਣੇ, ਸਿਮਰਹ ਮੋਹ ਕਾਜ ਸਭ ਸਾਰਾ। ਫਿਰ ਕਹਿੰਦੇ ਸਾਨੂੰ ਯਾਦ ਕਰ ਲੈਣਾ ਸਾਰੇ ਕੰਮ, ਕਹਿੰਦੇ ਸਵਰ ਜਾਇਆ ਕਰਨਗੇ, ਮੁਸੀਬਤ ਚਲੀ ਜਾਇਆ ਕਰੇਗੀ। ਹੇ ਸੁਤ ਧਰਮ ਕਿਰਤ ਕੋ ਕਰਨੀ, ਅਮਰਦਾਸ ਸਾਹਿਬ ਜੀ ਕਹਿਣ ਲੱਗੇ ਹੇ ਮੋਹਰੀ ਸਪੁੱਤਰ ਜਿਹੜੀ ਧਰਮ ਦੀ ਕਿਰਤ ਕਰਨੀ ਹੈ, ਹਰ ਸਿਮਰਨ ਇਹੋ ਭਗਤ ਸੋ ਬਰਨੀ, ਨਾਲ ਨਾਲ ਵਾਹਿਗੁਰੂ ਦਾ ਸਿਮਰਨ ਕਰਨਾ ਹੈ, ਇਹ ਕਹਿੰਦੇ ਭਗਤੀ ਕਹੀ ਹੈ ਅਸਲੀ। ਭਗਤ ਕਰੈ ਸੁਖ ਲਹਿ ਅਪਰਮ, ਜਿਹੜਾ ਕੋਈ ਧਰਮ ਦੀ ਕਿਰਤ ਕਰਦਾ ਹੈ ਫਿਰ ਪ੍ਰੇਮ ਨਾਲ ਭਗਤੀ ਕਰਦਾ, ਉਹ ਪਰਮਾ ਤੋਂ ਰਹਿਤ ਹੋ ਕੇ ਸਾਰੇ ਸੁਖ ਲੈਂਦਾ ਹੈ। ਹਰ ਕੀ ਭਗਤ ਕਹਾਵਤ ਧਰਮ, ਹਾਏ ਤੁਸੀਂ ਵੇਖ ਧਰਮ ਕੀ ਹੁੰਦਾ, ਕਹਿੰਦੇ ਵਾਹਿਗੁਰੂ ਦੀ ਜਿਹੜੀ ਭਗਤੀ ਕਰਨੀ ਇਹੀ ਧਰਮ ਕਹੀ ਦਾ ਕਹਾਉਂਦਾ ਹੈ। ਬਿਨ ਹਰ ਭਗਤ ਕਰੈ ਗਨ ਕਰਮ, ਬਿਨਾਂ ਪਰਮੇਸ਼ਰ ਦੀ ਭਗਤੀ ਤੋਂ ਬਗੈਰ ਜਿਹੜਾ ਸਮੂਹ ਕਰਮ ਕੋਈ ਕਰੇ, ਸੋ ਸਗਰੇ ਹੋਏ ਜਾਹੇ ਅਧਰਮ, ਉਹ ਕਹਿੰਦੇ ਕਿ ਧਰਮ ਰੂਪ ਕਰਮ ਨਹੀਂ ਹੁੰਦੇ ਹੈ, ਪ੍ਰੇਮ ਨਾਲ ਭਗਤੀ ਤੋਂ ਬਗੈਰ ਉਹ ਸਾਰੇ ਜਿਹੜੇ ਕਰਮ ਹੈ ਉਹ ਕਹਿੰਦੇ ਧਰਮ ਰੂਪ ਹੀ ਪਾਪ ਰੂਪ ਹੀ ਹੋ ਜਾਂਦੇ ਹਨ। ਸਭ ਸੰਗਤ ਕੋ ਤਬ ਉਪਦੇਸ਼ਾ, ਮੋਹਰੀ ਨੂੰ ਕਹਿ ਤੇ ਸਦੋਂ ਸਾਰੀਆਂ ਸੰਗਤਾਂ ਨੂੰ ਵੀ ਉਪਦੇਸ਼ ਦਿੱਤਾ, ਕਰ ਹਰ ਭਗਤ ਵਿਨਾਸ਼ ਕਲੇਸ਼ਾ, ਤਕੜੇ ਹੋ ਕੇ ਵਾਹਿਗੁਰੂ ਦੀ ਭਗਤੀ ਕਰੋ, ਇਸ ਤਰ੍ਹਾਂ ਆਪਣੇ ਕਲੇਸ਼ਾਂ ਨੂੰ ਨਾਸ ਕਰ ਲਓ। ਕਿਰਪਾ ਦ੍ਰਿਸ਼ਟ ਸਭ ਓ ਔਰ ਨਿਹਾਰੇ, ਇਸ ਤਰ੍ਹਾਂ ਦੇ ਬਚਨ ਕਹਿੰਦੇ ਆ ਸਾਰਿਆਂ ਦੀ ਤਰਫ ਗੁਰੂ ਅਮਰਦਾਸ ਸਾਹਿਬ ਜੀ ਨੇ ਮੇਰ ਦੀ ਨਿਗਾਹ ਨਾਲ ਵੇਖਿਆ। ਉਤੀ ਭਾਵਨੀ ਜੋ ਜਿਸ ਧਾਰੇ, ਇਹੋ ਜੀ ਭਾਵਨਾ ਜੋ ਇੱਛਾ ਸ਼ਰਧਾ ਕਿਸੇ ਨੇ ਹਿਰਦੇ ਵਿੱਚ ਧਾਰਨ ਕੀਤੀ ਸੀ, ਸਭ ਕੋ ਮਨ ਬਾਛਤ ਫਲ ਪਾਵਾ, ਸਾਰਿਆਂ ਨੂੰ ਮਨੁਸ਼ਰ ਜਿਹੜਾ ਫਲ ਹੈ ਪ੍ਰਾਪਤ ਕੀਤਾ ਬਖਸ਼ਿਆ ਹੈ। ਪੁੰਨ ਸਤਿਗੁਰ ਸਭ ਸੰਗ ਅਲਾਵਾ, ਇਹ ਸਤਿਗੁਰੂ ਜੀ ਨੇ ਸਾਰੀਆਂ ਸਿੱਖ ਸੰਗਤਾਂ ਦੇ ਸਾਥ ਬਚਨ ਕਿਹਾ। ਸੁਤ ਭਰਾਤਾ ਬੰਧੂ ਸਿੱਖ ਦਾਸ, ਸਾਡੇ ਪੁੱਤਰ ਵੀ ਸਾਡੇ ਭਰਾ ਹੋਰ ਸਾਖ ਸੰਬੰਧੀ ਤੇ ਸਿੱਖ ਤੇ ਦਾਸ ਪਾਛੇ ਕਰੋ ਨ ਸੋਕ ਪ੍ਰਕਾਸ਼। ਜਿੰਨੇ ਵੀ ਕਹਿੰਦੇ ਤੁਸੀਂ ਐ ਸਾਡੇ ਸੱਚਖੰਡ ਜਾਣ ਤੋਂ ਬਾਅਦ ਵਿੱਚ ਕਿਸੇ ਨੇ ਸ਼ੋਕ ਨਹੀਂ ਪ੍ਰਗਟ ਕਰਨਾ, ਰੋਣਾ ਪੁੱਛਣਾ ਨਹੀਂ। ਮੁਜਤ ਰਹੋ ਹਰ ਕੇ ਗੁਣ ਗਾਵੋ, ਪ੍ਰਸੰਨ ਖੁਸ਼ ਰਹਿਣਾ, ਵਾਹਿਗੁਰੂ ਦੇ ਗੁਣ ਗਾਉਣੇ ਹਨ। ਕਥਾ ਕੀਰਤਨ ਸੁਣੋ ਸੁਣਾਵੋ, ਕਥਾ ਸੁਣਨੀ ਹੈ, ਕੀਰਤਨ ਸੁਣਨਾ ਨਹੀਂ ਹੈ ਤੇ ਸੁਣਾਓ ਜੇ ਆਉਂਦਾ ਹੈ ਤਾਂ। ਨਿਮ ਕਹਿ ਸਤਿਗੁਰ ਘਰ ਲਿਪਵਾਇਸ, ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣਾ ਜਿਹੜਾ ਘਰ ਹੈ ਉਹ ਇਸ ਤਰ੍ਹਾਂ ਉਹਨੂੰ ਲਿਪਵਾਇਆ ਹੈ। ਚੰਦਨ ਆਦਿ ਸੁਗੰਧ ਛਿੜਕਾਇਸ, ਇਹ ਲੇਪਨ ਕਰਕੇ ਫਿਰ ਚੰਦਨ ਆਦਿ ਜਿਹੜੀਆਂ ਸੁਗੰਧੀਆਂ ਉਹਨਾਂ ਦਾ ਛਿੜਕਾ ਕਰਵਾਇਆ ਹੈ। ਵਰਨ ਵਰਨ ਫੂਲਨ ਕੀ ਮਾਲਾ, ਵਰਨ ਵਰਨ ਕੀ ਰੰਗਾਂ ਰੰਗਾਂ ਦੀਆਂ ਫੁੱਲਾਂ ਦੀਆਂ ਮਾਲਾਂ। ਕੁਛ ਆਸਨ ਪਰ ਪੌਡੇ ਆਸੇ ਪਾਸੇ ਲੜਕਾ ਦਿੰਦੀ ਹੈ, ਕੁਛਾ ਦੇ ਆਪਣ ਉੱਪਰ ਸਤਿਗੁਰੂ ਲੇਟ ਗਏ ਹਨ। ਸਭ ਕੋ ਦੇਖਤ ਭੀੜ ਕਨੇਰੀ, ਸਾਰਿਆਂ ਦੇ ਦੇਖਦਿਆਂ ਹੋਇਆ ਬੜੀ ਭੀੜ ਹੈ, ਕਤਰਤਾ ਹੈ। ਵਿਸਤ ਬਸਤਰ ਲੈ ਮੁਖ ਪਰ ਫੇਰੀ, ਗੁਰੂ ਅਮਰਦਾਸ ਨੇ ਚਿੱਟੇ ਰੰਗ ਦਾ ਜਿਹੜਾ ਬਸਤਰ ਆਪਣੇ ਮੁਖ ਉੱਪਰ ਲੈ ਲਿਆ ਹੈ। ਕਰਤ ਭਾਏ ਪਰ ਲੋਕ ਪਿਆਨਾ, ਆਪਣੇ ਮੁਖ ਤੇ ਬਸਤਰ ਜਾ ਪਾ ਕੇ ਸਤਿਗੁਰੂ ਜੀ ਨੇ ਸੱਚਖੰਡ ਗਵਨ ਕਰ ਦਿੱਤਾ। ਨਭ ਮਹਿ ਕੌਤਕ ਹੋਤ ਮਹਾਨਾ, ਉਸ ਵੇਲੇ ਅਵਕਾਸ਼ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਕੌਤਕ ਤਮਾਸ਼ੇ ਹੋ ਰਹੇ ਹੈ ਖੁਸ਼ੀ ਦੇ। ਸੂਰਜ ਤੇਜ ਮੰਦ ਪਰ ਗਯੋ, ਜਦੋਂ ਗੁਰੂ ਮਹਾਰਾਜ ਸੱਚਖੰਡ ਗਵਨ ਕੀਤਾ ਹੈ, ਸੂਰਜ ਦਾ ਜਿਹੜਾ ਤੇਜ ਪ੍ਰਤਾਪ ਹੈ ਰੋਸ਼ਨੀ ਉਹ ਵੀ ਫਿੱਕਾ ਜਾ ਪੈ ਗਿਆ ਹੈ। ਅਨਕ ਪ੍ਰਕਾਸ਼ ਅਪਰ ਵਿਦਤਾਇਓ, ਕਿਉਂਕਿ ਗੁਰੂ ਅਮਰਦਾਸ ਸਾਹਿਬ ਦੇ ਸੱਚਖੰਡ ਗਵਨ ਕਰਕੇ ਹੋਰ ਅਨੇਕਾਂ ਤਰ੍ਹਾਂ ਦਾ ਜਿਹੜਾ ਪ੍ਰਕਾਸ਼ ਹੈ ਬਹੁਤ ਤਰ੍ਹਾਂ ਦਾ ਹੋਇਆ ਹੈ। ਦੇਵਤਾਨ ਕੇ ਘਨੇ ਵਿਬਾਨਾ, ਕਾਰਨ ਕੀ ਹੈ ਵੀ ਸੂਰਜ ਦਾ ਪ੍ਰਕਾਸ਼, ਕਿਉਂਕਿ ਆਕਾਸ਼ ਦੇ ਦੇਵਤਿਆਂ ਦੇ ਵਿੱਚ ਬੜੇ ਬਹੁਤੇ ਵਿਬਾਨ ਆ ਗਏ ਆਪੋ ਆਪਣੇ। ਆਵਤ ਭਏ ਛਾਏ ਅਸਮਾਨਾ, ਬਹੁਤੇ ਵਿਬਾਨ ਆਉਣ ਕਰਕੇ ਜਿਹੜਾ ਅਸਮਾਨ ਕਹਿੰਦੇ ਢਕਿਆ ਗਿਆ ਹੈ। ਚੱਲੀ ਸੁਗੰਧਤ ਮੰਦ ਸਮੀਰਾ, ਉਸ ਵੇਲੇ ਕਹਿੰਦੇ ਹੌਲੀ ਹੌਲੀ ਸੁਗੰਧੀ ਵਾਲੀ ਹਵਾ ਚੱਲ ਪਈ ਹੈ। ਗਰਜਤ ਘਨ ਧੁਨ ਮ੍ਰਿਦੁਲ ਗੰਭੀਰਾ, ਬੱਦਲ ਹੈ ਵੀ ਕਹਿੰਦੇ ਬੜੀ ਮੁਕੋਮਲ ਤੇ ਗਹਿਰ ਗੰਭੀਰਤਾ ਨਾਲ ਜਿਹੜੀ ਧੁਨੀ ਕਰ ਰਹੇ ਹੈ ਗੱਜ ਰਹੇ। ਬ੍ਰਿਧ ਸ਼ਿਵ ਸੁਰਪਤ ਰਵ ਸਸ ਆਏ, ਬ੍ਰਹਮਾ ਜੀ ਸ਼ਿਵ ਜੀ ਜੀ ਇੰਦਰ ਦੇਵਤਾ ਸੂਰਜ ਚੰਦਰਮਾ ਇਹਨਾਂ ਦੇ ਦਕਸ਼ ਦੇਵਤੇ ਆ ਗਏ ਹਨ। ਗੰਧਰਵ ਸਿੱਖ ਸਿੱਧ ਰਿਖੀ ਸਮਦਾ, ਦੇਵਤਿਆਂ ਦੇ ਰਾਗੀ ਗੰਧਰਵ ਹਾਹੂ ਆਦਿਕ ਹੋਰ 84 ਸਿੱਧ ਤੇ ਸਤ ਰਿਖੀ ਜਿਹੜੇ ਹਨ ਤ੍ਰੇ ਪੁਲਿਸ ਤੇ ਆਦਿਕ। ਕਰੈ ਕੁਲਾਹਲ ਅਨਕ ਪ੍ਰਕਾਰਾ, ਅਨੇਕਾਂ ਤਰ੍ਹਾਂ ਦਾ ਕਹਿੰਦੇ ਆਕਾਸ਼ ਵਿੱਚ ਈਰਸ਼ਾ ਮੰਗਲਾਚਾਰ ਕਰ ਰਹੇ ਹੈ। ਜੈ ਜੈ ਧੁਨ ਸੁਰ ਊਚ ਉਚਾਰਾ, ਉੱਚੀ ਆਵਾਜ਼ ਨਾਲ ਹੇ ਗੁਰੂ ਅਮਰਦਾਸ ਸਾਹਿਬ ਆਪ ਜੀ ਦੀ ਜੈ ਹੋਵੇ, ਆਪ ਜੀ ਦੀ ਫਤਿਹ ਚਿਤ ਹੋਵੇ ਉਚਾਰਦੇ। ਮੰਗਲ ਕਰਤ ਅਨੇਕ ਪ੍ਰਕਾਰਨ, ਜਿੰਨੇ ਆਕਾਸ਼ ਦੇਵਤੇ ਰਿਖੀ ਮੁਨੀ ਆਏ ਹੈ ਮਹਾਰਾਜ ਦਾ ਕਹਿੰਦੇ ਜਸ ਉਚਾਰਦੇ ਅਨੇਕਾਂ ਤਰ੍ਹਾਂ ਦਾ ਮੰਗਲ ਕਰਦੇ। ਗਾਏ ਅਪਸਰਾ ਪੂਜਾ ਉਸਾਰਨ, ਜਿਹੜੀਆਂ ਅਪਸਰਾਵਾਂ ਵਾਹਨ ਤਾਂ ਤਾਂ ਕਰਕੇ ਉਸਾਰ ਕੇ ਗਾ ਰਹੀਆਂ ਖੁਸ਼ੀ ਦੇ ਗੀਤ। ਕਣ ਮਣੀਆਂ ਕੇ ਖਚਤ ਵਿਸਾਲਾ, ਬਹੁਤੀਆਂ ਸੂ ਮਣੀਆਂ ਦੇ ਜਨ ਨਾਲ ਖਚਤ ਕੀਤਾ ਜੜਤ ਕੀਤਾ ਹੋਇਆ। ਆਏ ਬਿਮਾਨ ਸੋ ਕਰਤ ਉਜਾਲਾ, ਦੇ ਵਾਸਤੇ ਵਿਵਾਨ ਆ ਗਿਆ ਉਹ ਵੀ ਬੜਾ ਪ੍ਰਕਾਸ਼ ਕਰ ਰਿਹਾ ਉਜਾਲਾ ਕਰ ਰਿਹਾ। ਤਿਸ ਪਰ ਸਤਿਗੁਰ ਤਬ ਆਰੋਹੇ, ਇਸੇ ਪ੍ਰਕਾਸ਼ਮੀ ਵਿਵਾਨ ਉੱਪਰ ਸਤਿਗੁਰੂ ਜੀ ਅਸਵਾਰ ਹੋ ਕੇ ਚੜ ਬੈਠੇ। ਕੋਟ ਕਾਮ ਛਬ ਪਿਖ ਸਭ ਮੋਹੇ, ਕਰੋੜਾਂ ਕਾਮਾਂ ਵਰਗੀ ਆਪ ਜੀ ਦੀ ਛਵੀ ਹੈ, ਵੇਖ ਵੇਖ ਕੇ ਸਭ ਮੋਹੇ ਗਏ। ਜੈ ਜੈ ਧੁਨ ਠਾਨਤ ਸਭ ਬੰਦੈ, ਮਹਾਰਾਜ ਦੇ ਵਿਵਾਨ ਵਿੱਚ ਸਜਨ ਕਰਕੇ ਸਾਰੇ ਦੇਵਤੇ ਨਮਸਕਾਰਾਂ ਕਰਦੇ ਹੈ। ਜੈ ਹੋਵੇ ਜੈ ਹੋਵੇ। ਦਰਸ਼ਨ ਦੇਖਤ ਹਿਰਦੇ ਆਨੰਦ, ਦਰਸ਼ਨ ਦੇਖ ਦੇਖ ਕੇ ਹਿਰਦੇ ਵਿੱਚ ਬੜੇ ਆਨੰਦ ਖੁਸ਼ ਹੋ ਰਹੇ। ਸੁਰ ਵਿਬਾਨ ਚੌਹ ਦਿਸ਼ ਹੋਏ ਅਚਾਰ, ਚਾਲੇ ਆਪ ਵਾਣ ਦੇ ਚਾਰੇ ਤਰਫੀ ਦੇਵਤੇ ਹੋ ਗਏ ਹਨ ਤੇ ਚੱਲ ਪਏ ਹਨ। ਗੁਰੂ ਬਿਰਾਜਹ ਬੀਚ ਵਿਸਾਲੇ ਗੁਰੂ ਮਹਾਰਾਜ ਦਾ ਜਿਹੜਾ ਵਿਵਾਣ ਹੈ ਸਾਰੇ ਦੇਵਤਿਆਂ ਦੇ ਵਿਚਕਾਰ ਵਿਰਾਜ ਰਿਹਾ ਸੋ ਰਿਹਾ ਹੈ। ਅਨਕ ਭਾਂਤ ਕੇ ਮੰਗਲ ਗਾਵਤ ਜਿੰਨੇ ਦੇਵਤੇ ਰਿਖੀ ਉਹਨੇ ਤਰ੍ਹਾਂ ਤਰ੍ਹਾਂ ਦੇ ਮੰਗਲਾਚਾਰ ਗਾਉਂਦੇ ਖੁਸ਼ੀ ਦੇ ਗੀਤ ਗਾਉਂਦੇ ਇਮ ਸਭ ਚੱਲੇ ਜਾਤ ਸੁਖ ਪਾਵਤ ਗੁਰੂ ਮਹਾਰਾਜ ਦੇ ਵਿਵਾਣ ਨਾਲ ਸਾਰੇ ਚੱਲੇ ਜਾ ਰਹੇ ਸੁਖ ਪਾਉਂਦੇ ਹੋਏ। ਗਮਨ ਸਕਤ ਜਿਸ ਜਿਸ ਕੀ ਜਹਾਂ ਜਿੱਥੇ ਜਿੱਥੇ ਕਿਸੇ ਦੇਵਤੇ ਦੀ ਕਹਿੰਦੇ ਹੋ ਜਾਣ ਦੀ ਕੋਈ ਸ਼ਕਤੀ ਹੈ ਤਾਕਤ ਹੈ ਘਰ ਘਰ ਨਮੋ ਸਥਿਰ ਭੇ ਤਹਾਂ ਉੱਥੇ ਆਪੋ ਆਪਣੀ ਪੁਰੀਆਂ ਵਿੱਚ ਹੀ ਖੜ ਕੇ ਨਮਸਕਾਰ ਕਰ ਦਿੱਤੀ ਹੈ। ਪਰਮ ਧਾਮ ਬੈਕੁੰਠ ਮਜਾਰਾ ਸਭ ਤੋਂ ਵੱਡਾ ਘਰ ਹੈ ਅਤੁੱਚਾ ਤਾਕਾ ਦਰਬਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਵੈਸਾ ਜਿਹੜਾ ਸਭ ਤੋਂ ਵੱਡਾ ਘਰ ਉੱਚਾ ਘਰ ਸੱਚਖੰਡ ਵਸੈ ਨਿਰੰਕਾਰ ਪਹੁੰਚਤ ਪੇ ਸਤ ਗੁਰੂ ਉਦਾਰਾ ਜੋ ਸਭ ਤੋਂ ਸ੍ਰੇਸ਼ਟ ਗੁਰੂ ਅਮਰਦਾਸ ਸਾਹਿਬ ਜੀ ਉਹ ਸੱਚਖੰਡ ਜਾ ਪਹੁੰਚੇ ਪਰਮ ਜੋਤ ਮਹਿ ਜੋਤ ਸਮਾਨੀ ਜਿਹੜੀ ਵਾਹਿਗੁਰੂ ਦੀ ਮਹਾਨ ਜੋਤ ਉਹਦੇ ਵਿੱਚ ਆਪ ਜੀ ਦੀ ਜੋਤ ਮਿਲ ਗਈ ਜਥਾ ਮਿਲਹਿ ਪਾਣੀ ਸੰਗ ਪਾਣੀ ਕਹਿੰਦੇ ਘੜੇ ਦਾ ਪਾਣੀ ਸਮੁੰਦਰ ਦੇ ਪਾਣੀ ਵਿੱਚ ਮਿਲਦਾ ਹੈ। ਗੋਇੰਦਵਾਲ ਮੇਰੇ ਮਿਲੇ ਨਰ ਨਾਰੀ ਇਧਰ ਜਿੰਨੇ ਗੋਇੰਦਵਾਲ ਦੇ ਵਿੱਚ ਇਸਤਰੀ ਪੁਰਸ਼ ਮਾਈ ਭਾਈ ਮਿਲੇ ਇਕੱਠੇ ਹੋਏ ਧੰਨ ਧੰਨ ਸਤਿਗੁਰੂ ਉਚਾਰੀ ਗੁਰੂ ਮਹਾਰਾਜ ਨੇ ਮੁਖ ਤੇ ਵਸਤਰ ਜਾ ਲੈ ਕੇ ਸੱਚਖੰਡ ਗਮਨ ਕਰ ਦਿੱਤਾ ਸਾਰੇ ਮਹਾਰਾਜ ਧੰਨ ਹੋਇਓ ਕਹਿਣ ਲੱਗੇ ਹਾਂ। ਨਿਰਮਲ ਨੀਰ ਬਿਪਾਸਾ ਲੀਨ ਉਸ ਵੇਲੇ ਇਸ਼ਨਾਨ ਕਰਾਉਣ ਵਾਸਤੇ ਬਿਆਸਾ ਨਦੀ ਮਹਿਰ ਤੋਂ ਰਹਿਤ ਪਵਿੱਤਰ ਜਲ ਲੈ ਲਿਆ ਹੈ। ਗੁਰ ਤਨ ਕੋ ਮੱਜਨ ਸੁਭ ਕੀ ਸਾਰਿਆਂ ਗੁਰਸਿੱਖਾਂ ਨੇ ਰਲ ਮਿਲ ਕੇ ਸਤਿਗੁਰੂ ਦੇ ਸਰੀਰ ਦਾ ਚੰਗੀ ਤਰ੍ਹਾਂ ਇਸ਼ਨਾਨ ਕਰਵਾਇਆ ਹੈ। ਸਤਿਗੁਰ ਰਾਮਦਾਸ ਤਬ ਲਾਗੇ ਸਤਿਗੁਰੂ ਰਾਮਦਾਸ ਸਾਹਿਬ ਜੀ ਵੀ ਸਭ ਤੋਂ ਅੱਗੇ ਹੋ ਕੇ ਲੱਗੇ ਪੁੱਤਰ ਮੋਹਰੀ ਔਰ ਅਨੁਰਾਗੇ ਗੁਰੂ ਅਮਰਦਾਸ ਸਾਹਿਬ ਜੀ ਦਾ ਜਿਹੜਾ ਮੋਹਰੀ ਪੁੱਤਰ ਉਹ ਵੀ ਹਿਰਦੇ ਵਿੱਚ ਪ੍ਰੇਮੀ ਹੋ ਕੇ ਲੱਗ ਰਿਹਾ ਹੈ ਕਿਰਿਆ ਵਿੱਚ। ਭਾਈ ਸਾਹਿਬ ਬੁੱਢਾ ਮਿਲ ਕੇ ਬਾਬਾ ਬੁੱਢਾ ਸਾਹਿਬ ਜੀ ਇਸ ਤਰ੍ਹਾਂ ਨਾਲ ਮਿਲ ਕੇ ਸੇਵਕ ਬੱਲੂ ਇਨਸੋ ਰਲ ਕੇ ਜਿਹੜਾ ਬੱਲੂ ਸੇਵਕ ਮੁਖੀ ਇਹਦੇ ਨਾਲ ਸਾਰਿਆਂ ਨਾਲ ਰਲ ਕੇ ਤਨ ਇਸ਼ਨਾਨ ਗੁਰ ਕੋ ਕਰਵਾਏ ਚੋਹਾਂ ਜਾਣਿਆ ਨੇ ਗੁਰੂ ਅਮਰਦਾਸ ਸਾਹਿਬ ਜੀ ਦੇ ਸਰੀਰ ਦਾ ਸੋਹਣੇ ਢੰਗ ਨਾਲ ਇਸ਼ਨਾਨ ਕਰਵਾਇਆ। ਸ਼ੁਭ ਵਿਵਾਨ ਪਰ ਤਬ ਪੌਡਾਏ ਜਿਹੜਾ ਚੰਗਾ ਵਿਵਾਨ ਬਣਾਇਆ ਸੀ ਉਹਦੇ ਉੱਪਰ ਸਰੀਰ ਨੂੰ ਕਹਿੰਦੇ ਸਜਾ ਦਿੱਤਾ ਸੁਭਾਇਨ ਕਰ ਦਿੱਤਾ ਚਾਰੋ ਨੇ ਨਿਜ ਕੰਧ ਉਚਾਏ ਚੌਹਾਂ ਨੇ ਆਪਣੇ ਮੋਢਿਆਂ ਉੱਪਰ ਵਿਵਾਨ ਨੂੰ ਚੁੱਕ ਲਿਆ ਅਪਰ ਲੋਕ ਲਾਗੇ ਸਮਦਾਏ ਹੋਰ ਵੀ ਵਿਵਾਨ ਦੇ ਤਾਈ ਬੇਅੰਤ ਬੇਅੰਤ ਲੋਕੇ ਲਾਗੇ ਹਨ ਸ਼ਰਧਾ ਸਹਿਤ ਬਹੁਤ ਸੰਖਨ ਕੀ ਧੁਨੀ ਉਠਾਈ ਸੰਖਾਂ ਦੀ ਕਹਿੰਦੇ ਵਜਾ ਕੇ ਆਵਾਜ਼ ਜੀ ਉਠਾਈ ਧੁਨੀ ਕੀਤੀ ਲਾਜਾ ਪੁਸ਼ਪਨ ਬਹੁ ਬਰਖਾਈ ਹੋਰ ਜਿਹੜੇ ਫੁੱਲ ਹਨ ਚੌਲਾਂ ਦੀਆਂ ਫੁੱਲੀਆਂ ਜੀ ਉੱਪਰ ਦੀ ਬਰੋਸ਼ਾਈਆਂ ਹਨ ਬਾਰਿਸ਼ ਕੀਤੀਆਂ ਪੋਤਰੇ ਸਰਬ ਗੁਰੂ ਕੇ ਆਏ ਹੋਰ ਜਿਹੜੇ ਗੁਰੂ ਮਹਾਰਾਜ ਦੇ ਪੋਤਰੇ ਆਨੰਦ ਤਰ੍ਹਾਂ ਸੁੰਦਰ ਜੀ ਆਦਿ ਕੇ ਸਾਰੇ ਆ ਗਏ ਕਰ ਮਹਿਲੀ ਨੇ ਚਵਰ ਚੜਾਏ ਪੋਤਰਿਆਂ ਨਾ ਹੱਥ ਵੀ ਚੌਰ ਲੈ ਲਿਆ ਸਤਿਗੁਰੂ ਦੇ ਉੱਪਰ ਵਿਵਾਨ ਦੇ ਫੇਰ ਰਹੇ ਸ਼ਬਦ ਰਬਾਬੀ ਗਾਵਨ ਕਰਹੀ ਜਿਹੜੇ ਕੋਈ ਰਬਾਬੀ ਹੈ ਕੀਰਤਨੀ ਹੈ ਉਹ ਸ਼ਬਦ ਗਾਉਣਾ ਕਰ ਰਹੇ ਵੇਦ ਧੁਨੀ ਬਾਰ ਬਿਪਰ ਉਚਰਹੀ ਜਿਹੜੇ ਕੋਈ ਬ੍ਰਹਮਣ ਲੋਕ ਆਪਣੇ ਮਤ ਅਨੁਸਾਰ ਵੇਦਾਂ ਦੀ ਧੁਨੀ ਕਰ ਰਹੇ ਹੈ ਸਲੋਕ ਚਾਰ ਰਹੇ ਕੰਚਨ ਆਦਿ ਦਰਬ ਬਰ ਖਾਵੇ ਕਈ ਕਹਿੰਦੇ ਸੋਨੇ ਤੋਂ ਆਲ ਲੈ ਕੇ ਧੰਦੀ ਬਾਰਿਸ਼ ਕਰਦੇ ਹੈ ਸਤਿਗੁਰੂ ਦੇ ਵਿਵਾਨ ਉੱਪਰ ਦੀ ਸਹਿਤ ਸੁਗੰਧ ਫੂਲ ਬਹੁ ਲਿਆਵੇ ਬੜੇ ਕਹਿੰਦੇ ਕੁੰਦੀਆਂ ਦੇ ਸਿਰ ਜਿਹੜੇ ਚੰਗੇ ਚੰਗੇ ਫੁੱਲ ਆ ਉਹ ਲਿਆ ਕੇ ਬਰਸਾਉਂਦੇ ਉੱਪਰ ਡਾਰਤ ਜਾਤ ਬਿਮਾਨ ਇਸ ਤਰ੍ਹਾਂ ਚੰਗੇ ਸੁਗੰਧੀਦਾਰ ਜਿਹੜੇ ਫੁੱਲ ਹੈ ਵਿਵਾਨ ਦੇ ਉੱਪਰ ਦੀ ਬਰਸਾਉਂਦੇ ਸੁੱਟਦੇ ਜਾ ਰਹੇ ਪਹੁੰਚੇ ਤੀਰ ਬਿਪਾਸਾ ਥਾਨ ਇੱਥੇ ਬਾਸਾ ਨਦੀ ਦਾ ਕਿਨਾਰਾ ਇੱਥੇ ਜਾ ਪਹੁੰਚੇ ਹਨ ਸੁੰਦਰ ਪਾਵਨ ਥਲ ਕੋ ਹੇਰਾ ਬਿਪਾਸਾ ਨਦੀ ਦੇ ਕਿਨਾਰੇ ਉੱਪਰ ਸੋਹਣਾ ਥਾਂ ਦੇਖਿਆ ਜਬ ਤਿਲ ਚੰਦਨ ਆਨ ਕਨੇਰਾ ਇੱਥੇ ਚੰਦਨ ਦੀ ਲਕਣਾ ਜੋ ਤਿਲ ਆਤਿਕ ਆਦਿਕ ਬਹੁਤ ਲੈ ਆਉਂਦਾ ਸੰਗ ਹਜ਼ਾਰਾਂ ਨਰ ਕੀ ਭੀੜ ਰਾਮਦਾਸ ਸਹਿਜ ਦੇ ਵਿਵਾਨ ਦੇ ਨਾਲ ਹਜ਼ਾਰਾਂ ਲੋਕਾਂ ਦੀ ਭੀੜ ਹੈ ਕਰੇ ਉਤਾਰਨ ਸਲਤਾ ਤੀਰ ਨਦੀ ਦੇ ਕਿਨਾਰੇ ਉੱਪਰ ਜਿਹੜਾ ਵਿਵਾਨ ਲਾ ਕੇ ਲਾਇਆ ਹੈ ਰਚ ਚੰਦਨ ਕੀ ਚਿਖਾ ਵਿਸਾਲਾ ਇੱਥੇ ਚੰਦਨ ਦੀਆਂ ਲੱਕੜਾਂ ਦੀ ਬੜੀ ਸੋਹਣੀ ਚਿਖਾ ਬਣਾ ਕੇ ਗੁਰ ਤਨ ਤਿਸ ਪਰ ਧਰ ਤਤਕਾਲਾ ਚਿਖਾ ਦੇ ਉੱਪਰ ਗੁਰੂ ਅਮਰਦਾਸ ਸਾਹਿਬ ਦਾ ਸੋਹਣਾ ਸਰੀਰ ਬੜੀ ਛੇਤੀ ਸਤਿਕਾਰ ਨਾਲ ਰੱਖ ਦਿੱਤਾ ਹੈ ਬਹੁਤ ਸੁਗੰਧ ਅਰ ਕ੍ਰਿਤ ਕੋ ਪਾਇਵ ਫਿਰ ਬੜੀਆਂ ਸੁਗੰਧੀਆਂ ਤੇ ਬਹੁਤੇ ਘਿਓ ਉੱਪਰ ਪਾ ਕੇ ਸਤਿਗੁਰ ਅਮਰ ਨਾਮ ਸਿਮਰਾਇਵ ਅਰਦਾਸ ਕਰਕੇ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਦਾ ਨਾਮ ਯਾਦ ਕੀਤਾ ਹੈ ਅਗਨ ਮੋਹਰੀ ਕਰ ਮਹਿਤਾਰੀ ਆਹ ਜਿਹੜਾ ਮੋਹਰੀ ਹੈ ਉਸਨੇ ਆਪਣੇ ਹੱਥ ਵਿੱਚ ਸਤਿਕਾਰ ਕਰਨ ਵਾਸਤੇ ਅਗਨੀ ਲਈ ਹੈ ਸਿਰ ਦਿਸ਼ਤੇ ਪੁੰਨ ਸਭ ਦਿਸ਼ ਬਾਰੀ ਆਸ਼ੀਸ਼ ਦੀ ਤਰਫੋਂ ਕਹਿੰਦੇ ਅਗਨੀ ਪ੍ਰਚਲਿਤ ਕਰਕੇ ਚੱਲਿਆ ਹੈ ਚਾਰੇ ਤਰਫੀ ਇਸ ਤਰ੍ਹਾਂ ਫਿਰ ਗਿਆ ਹੈ ਕਰੀ ਕਪਾਲ ਕਿਰਿਆ ਜਿਸ ਕਾਲ ਜਿਸ ਵੇਲੇ ਕਹਿੰਦੇ ਇਸ ਤਰ੍ਹਾਂ ਅੰਤਮ ਸੰਸਕਾਰ ਕਰ ਦਿੱਤਾ ਹੈ ਉੱਠੇ ਮੋਹਰੀ ਕੇ ਸਭ ਨਾਲ ਜਿੰਨੇ ਗੁਰਸਿੱਖ ਸੇਵਕ ਹੈ ਮੋਹਰੀ ਜੀ ਦੇ ਨਾਲ ਫਿਰ ਉੱਠ ਖੜੋਤੇ ਉੱਥੋਂ ਨੀਰ ਬਿਪਾਸਾ ਕੀਨ ਇਸ਼ਨਾਨ ਬਿਪਾਸਾ ਨਦੀ ਦੇ ਵੀ ਸਭ ਨੇ ਇਸ਼ਨਾਨ ਕਰ ਲਏ ਪਿਤਕੋ ਕਰਿਓ ਤਿਲਾ ਜੁਲ ਦਾਨ ਇਸ ਤਰ੍ਹਾਂ ਪਿਤਾ ਦੇ ਨਿਵੇਦ ਅਰਦਾਸ ਬੇਨਤੀ ਕੀਤੀ ਹੈ ਤੇਹ ਤੇ ਮੰਦ ਮੰਦ ਚੱਲ ਆਏ ਉੱਥੋਂ ਫਿਰ ਹੌਲੀ ਹੌਲੀ ਚੱਲ ਕੇ ਆ ਗਏ ਹਨ ਬੈਠ ਬਾਪਿਕਾ ਪਰ ਸਮੁਦਾਏ ਜਿੱਥੇ ਬੋਲੀ ਸਾਹਿਬ ਵਾਲਾ ਸਥਾਨ ਇੱਥੇ ਨੇੜੇ ਆ ਕੇ ਬਹੁਤ ਬੈਠ ਗਏ ਜਿੱਥੇ ਹੁਣ ਗੁਰਦੁਆਰਾ ਸੁਭਾਏ ਮਾਨ ਹੈ ਗੁਣ ਗੁਣ ਗਨ ਸਿਮਰ ਹੈ ਸਭ ਗੁਰ ਕੇਰੇ ਸਾਰੇ ਗੁਰੂ ਕੇ ਸਿੱਖ ਸੇਵਕ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੂਹ ਗੁਣਾਂ ਨੂੰ ਯਾਦ ਕਰ ਰਹੇ ਅਸ ਪ੍ਰਤਾਪ ਹਮ ਕਿਸਾਨ ਹੇਰੇ ਗੁਰਸਿੱਖ ਕਹਿੰਦੇ ਵੀ ਦੁਨੀਆਂ ਵਿੱਚ ਬਥੇਰੇ ਰਿਸ਼ੀ ਮੁਨੀ ਅਵਤਾਰ ਹੋਏ ਐਸਾ ਤੇਜ ਪ੍ਰਤਾਪ ਗੁਰੂ ਅਮਰਦਾਸ ਸਾਹਿਬ ਜੀ ਵਰਗਾ ਕਿਸੇ ਦਾ ਨੀ ਅਸੀਂ ਦੇਖਿਆ ਸੁਣਿਆ ਧਰਮ ਰਾਏ ਕੀ ਕਾਣ ਚੁਕਾਏ ਗੁਰੂ ਅਮਰਦਾਸ ਸਾਹਿਬ ਦਾ ਇਹਦਾ ਐਸਾ ਤੇਜ ਪ੍ਰਤਾਪ ਸੀ ਧਰਮਰਾਜ ਜੀ ਵੀ ਕਾਣ ਕਨੌੜਾ ਆਪ ਜੀ ਨੇ ਚੁੱਕ ਦਿੱਤੀ ਇੰਨੀ ਮੰਨੀ ਹੈ ਗੋਇੰਦਵਾਲ ਨਾ ਕਿਸ ਮ੍ਰਿਤ ਪਾਈ ਇਹ ਦੇਖ ਲੋ ਗੋਇੰਦਵਾਲ ਦੇ ਵੀ ਜਿੰਨਾ ਚਿਰ ਆਪ ਜੀ ਰਹੇ ਕਿਸੇ ਨੇ ਮੌਤ ਨੀ ਪ੍ਰਾਪਤ ਕੀਤੀ ਕੋਈ ਨੀ ਮਰਿਆ ਇਸ ਤੇ ਪਰ ਅਪਰ ਵਡਿਆਈ ਇਸ ਤੋਂ ਅੱਗੇ ਹੋਰ ਕਹਿੰਦੇ ਜਿਹੜੀ ਵੱਡੀ ਵਡਿਆਈ ਹੈ ਕਰ ਕਰ ਉਪਕਾਰ ਕਹੋ ਕਿਆ ਪਾਈ ਕਹਿੰਦੇ ਹੋਰ ਪਰ ਉਪਕਾਰ ਕਰਕੇ ਕੀ ਕੋ ਪਾ ਸਕੇਗਾ ਵੀ ਧਰਮਰਾਜ ਨੂੰ ਵੀ ਰੋਕ ਦਿੱਤਾ ਵੀ ਤੂੰ ਨੀ ਕਿਸੇ ਨੂੰ ਮਾਰਨਾ ਹੈ ਰਾਮ ਚੰਦ ਕੇ ਰਾਜ ਮਝਾਰਾ ਕਹਿੰਦੇ ਤ੍ਰੇਤੇ ਯੁਗ ਦੇ ਵਿੱਚ ਅਯੁੱਧਿਆ ਵਿੱਚ ਰਾਮ ਚੰਦਰ ਦਾ ਰਾਜ ਭਾਗ ਹੋਇਆ ਉਹਦੇ ਰਾਜ ਭਾਗ ਦੇ ਵਿੱਚ ਹਮਨੇ ਸੁਣਿਓ ਭਇਓ ਤਿਸ ਬਾਰਾ ਕਹਿੰਦੇ ਅਸੀਂ ਸੁਣਿਆ ਉਸ ਵੇਲੇ ਐਸਾ ਹੋਇਆ ਸੀ ਬ੍ਰਿਧਨ ਆਗੇ ਮਰਿਓ ਨਾ ਬਾਲਕ ਜਿਹੜੇ ਬਜ਼ੁਰਗ ਲੋਕ ਸੀ ਉਹਨਾਂ ਦੇ ਅੱਗੇ ਕੋਈ ਬੱਚਾ ਨੀ ਮਰਿਆ ਸੀ ਕੋ ਮ੍ਰਿਤ ਭਾ ਜਿਵਾਏ ਤਤਕਾਲਿਕ ਬਜ਼ੁਰਗਾਂ ਦੇ ਅੱਗੇ ਬੱਚਾ ਮਰ ਗਿਆ ਬੜੀ ਛੇਤੀ ਉਹਨਾਂ ਨੇ ਜਵਾ ਦਿੱਤਾ ਸੀ ਇਨਕੇ ਨਗਰ ਬ੍ਰਿਧ ਸਿਸ ਤਰਨ ਇਹਨਾਂ ਦੇ ਗੋਇੰਦਵਾਲ ਨਗਰ ਦੇ ਵਿੱਚ ਭਾਵੇਂ ਕੋਈ ਬੁੱਢਾ ਹੈ ਭਾਵੇਂ ਕੋਈ ਬੱਚਾ ਹੈ ਭਾਵੇਂ ਕੋਈ ਜਵਾਨ ਹੈ ਭਾਇਓ ਨਹੀਂ ਕਿਸ ਹੋ ਕੋ ਮਾਰਨ ਕਿਸੇ ਦਾ ਮਰਨਾ ਹੋਇਆ ਹੀ ਨੀ ਹੈ ਉਹਨਾਂ ਦੇ ਸਮੇਂ ਵਿੱਚ ਤਾਂ ਬੁੱਢੇ ਤਾਂ ਮਰਦੇ ਸੀ ਚਲੋ ਬੱਚੇ ਜਵਾਲ ਦਿੰਦੇ ਸੀ ਬੁੱਢੇ ਮਰਦੇ ਇਹਨਾਂ ਦਾ ਕਿਸੇ ਦਾ ਗੋਇੰਦਵਾਲ ਵਿੱਚ ਮਰਨਾ ਹੀ ਨੀ ਹੋਇਆ ਇਹਨਾਂ ਨੂੰ ਤਾਂ ਮੌਤ ਨੀ ਰੋਕ ਦਿੱਤਾ ਜੋ ਮਰ ਗਇਓ ਸੁਦਇਓ ਜਿਵਾਏ ਇਹ ਭਲਾ ਕੋਈ ਕਿਸੇ ਦਾ ਜੀ ਮਰ ਗਿਆ ਤੇ ਗੁਰੂ ਅਮਰਦਾਸ ਸਾਹਿਬ ਜੀ ਨੇ ਚਰਨ ਸੁਹਾ ਕੇ ਇਹਨੂੰ ਜਵਾ ਦਿੱਤਾ ਇਤਿਆਦਿਕ ਗੁਣ ਗੁਰ ਸਮਦਾਏ ਗੁਰੂ ਅਮਰਦਾਸ ਸਾਹਿਬ ਜੀ ਦੇ ਬੇਅੰਤ ਬੇਅੰਤ ਗੁਣ ਹੈ ਸਿਮਰਹ ਸੋਕ ਨਾ ਕਰਹਿ ਸੋ ਕੋਈ। ਉਹਨਾਂ ਗੁਣਾਂ ਨੂੰ ਸਿਮਰਦੇ ਆਜ਼ਾਦ ਕਰਦੇ ਕੋਈ ਸ਼ੋਕ ਨਹੀਂ ਕਰ ਰਿਹਾ, ਕੋਈ ਨਹੀਂ ਰੋ ਰਿਹਾ। ਗੁਰ ਕੋ ਬਾਕ ਚਿਰਾ ਚਿਤਾਰਤ ਸੋਈ। ਕਿਉਂਕਿ ਗੁਰੂ ਅਰਦਾਸ ਸਾਹਿਬ ਜੀ ਦਾ ਬਚਨ ਚੇਤੇ ਕਰ ਰਿਹਾ, ਮਤ ਮੈਂ ਪਿੱਛੇ ਕੋਈ ਰੋ ਸੀ ਸੋ ਮੈਂ ਮੂਲ ਨਾ ਪਾਇਆ। ਹਮ ਹੈ ਬਸਾਇਓ ਸਭ ਸੁਖ ਦੀਨੇ। ਫਿਰ ਯਾਦ ਕਰਦੇ ਵੀ ਸਾਨੂੰ ਗੁਰੂ ਅਰਦਾਸ ਸਾਹਿਬ ਜੀ ਨੇ ਲਿਆ ਕੇ ਗੋਇੰਦਵਾਲ ਵਿੱਚ ਵਸਾਇਆ, ਮਕਾਨ ਬਣਾ ਕੇ ਦਿੱਤੇ, ਸਾਰੇ ਸੁਖ ਬਖਸ਼ੇ। ਸੋ ਨਾ ਹੋ ਚਿੱਤ ਚਿੰਤਾ ਭੀਨੇ। ਹੁਣ ਜਿਹੜੇ ਸੁੱਖ ਆ ਉਹ ਤਾਂ ਨਹੀਂ ਹੋਣੇ ਹਨ, ਹੁਣ ਇਸ ਕਰਕੇ ਚਿੱਤ ਵਿੱਚ ਚਿੰਤਾ ਵਿੱਚ ਲੀਨ ਹੋ ਗਏ। ਦੋਹਰਾ ਚੰਦ ਅਗਨ ਰਸ ਮਹੀ ਗਿਨ। ਚੰਦਰਮਾ ਇੱਕ, ਇਸ ਕਰਕੇ ਇਥੋਂ ਏਕਾ ਲੈ ਲੈਣਾ ਹੈ। ਅਗਨੀਆਂ ਤਿੰਨ ਹਨ, ਇਥੋਂ ਤੀਆ ਲੈਣਾ ਹੈ। ਰਸ ਛੇ ਹੁੰਦੇ, ਇਸ ਤੋਂ ਛੇ ਅੰਕ ਲੈਣਾ। ਧਰਤੀ ਵੀ ਏਕਾ ਹੈ, ਮਾਤ ਲੋਕ ਦੀ ਇਸ ਤੋਂ ਵੀ ਏਕਾ। ਇਹਨੂੰ ਅਨਵੇਂ ਕਰਕੇ ਉਲਟੇ ਕਰਕੇ ਮੰਨੀਏ, ਮਹੀ ਏਕਾ ਤੇ ਰਸ ਛੇ, ਇਉਂ ਸੋਲਾਂ ਬਣ ਗਏ। ਅਗਨ ਤੇ ਚੰਦ ਇਉਂ ਇਕੱਤੀ, ਮੈਨੂੰ ਉਲਟੇ ਕਰਕੇ 1631 ਬਿਕਰਮੀ ਸੰਮਤ। ਗਿਨ ਭਾਦੋ ਪੂਰਨ ਮਾਸ। ਚੰਦ ਅਗਨ ਰਸ ਮਹੀ ਗਿਨ, ਕਹਿੰਦੇ ਚੰਦਰਮਾ ਇੱਕ ਤੋਂ ਏਕਾ, ਅਗਨੀਆਂ ਤਿੰਨ ਇਹ ਤੋਂ ਤੀਆ, ਰਸ ਛੇ ਤੋਂ ਛੇ ਅੰਗ, ਮਹੀ ਧਰਤੀ ਇੱਕ ਇਹ ਤੋਂ ਵੀ ਏਕਾ ਅੰਗ। ਇਹਨੂੰ ਉਲਟੇ ਕਰਕੇ ਪੜੋ, ਯਾਨੀ ਮਹੀ ਵੱਲੋਂ ਪੜੋ। ਮਹੀ ਰਸ ਅਗਨ ਚੰਦ ਜਾਣਾ ਇਸ ਤਰ੍ਹਾਂ ਹੈ, ਮਹੀ ਏਕਾ ਰਸ ਛੇ ਸੋਲਾਂ ਬਣ ਗਿਆ, ਅਗਨ ਤਿੰਨ ਤੇ ਚੰਦ ਏਕ ਇਕੱਤੀ ਬਣ ਗਏ। ਇਸ ਤਰ੍ਹਾਂ 1631 ਬਿਕਰਮੀ ਸੰਮਤ ਗਿਣ ਲਓ, ਵਿਚਾਰ ਲਓ। ਭਾਦੋ ਪੂਰਨ ਮਾਸ, ਭਾਦੋ ਦੇ ਮਹੀਨੇ ਦੀ ਕਹਿੰਦੇ ਪੂਰਨ ਮਾਸੀ ਸੀ। ਕੁਝ ਦਿਨ ਮਹਿ ਸ੍ਰੀ ਸਤਿਗੁਰੂ। ਹਾਂ, ਕੁਝ ਦਿਨ ਦਾ ਅਰਥ ਮੰਗਲਵਾਰ ਦਿਨ ਸੀ। ਸਤਿਗੁਰੂ ਜੀ ਨੇ ਮੰਗਲਵਾਰ ਵਾਲੇ ਦਿਨ ਜੋਤੀ ਜੋਤ ਮਿਲਾਸ, ਜਿਹੜੀ ਵਾਹਿਗੁਰੂ ਦੀ ਜੋਤ ਹੈ ਉਹਦੇ ਵਿੱਚ ਆਪਣੀ ਜੋਤ ਨੂੰ ਮਿਲਾਇਆ, ਭੇਦ ਕੀਤਾ। ਪੰਜ ਮਾਸ 22 ਬਰਖ, ਪੰਜ ਮਹੀਨੇ ਤੇ 22 ਸਾਲ। ਦਿਵਸ ਇਕਾਦਸ਼ ਔਰ, ਹੋਰ ਕਹਿੰਦੇ ਜਿਹੜੇ 11 ਦਿਨ ਉੱਪਰ ਪਾਤਸ਼ਾਹੀ ਜਗ ਮਹਿ ਕਰੀ। ਗੁਰਤਾ ਗੱਦੀ ਉੱਪਰ ਬੈਠ ਕਰਕੇ ਸੰਸਾਰ ਦਾ ਹੀ ਪਾਤਸ਼ਾਹੀ ਕੀਤੀ। ਭੱਲਿਆਂ ਕੁਲ ਕੁਲ ਸਰ ਸਿਰ ਮੌਰ, ਭੱਲਿਆਂ ਦੀ ਕੁਲ ਦੇ ਚੋ ਸਿਰ ਮੁਕਤ ਹੈ, ਸਿਰ ਤਾਜ ਹੈ, ਸ਼੍ਰੋਮਣੀ ਹੈ। ਕਬਿਤ ਖੋਲੇ ਹੈ ਖਜ਼ਾਨੇ, ਕਾਰਾ ਮਾਤ ਕੇ ਮਹਾਨੇ। ਕਵੀ ਜੀ ਕਹਿ ਰਹੇ ਹੈ ਗੁਰਸਿੱਖੋ, ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰਤਾ ਗੱਦੀ ਉੱਪਰ ਬੈਠਦਿਆਂ ਸਾਰੀ ਕਰਾ ਮਾਦਿਤ ਮਹਾਨ ਖਜ਼ਾਨੇ ਖੋਲ ਦਿੱਤੇ। 22 ਮੰਜੀਆਂ 72 ਪੀੜੇ, ਬੇਅੰਤਾਂ ਨੂੰ ਸ਼ਕਤੀਆਂ ਬਖਸ਼ੀਆਂ, ਖਜ਼ਾਨੇ ਖੋਲ ਹੀ ਦਿੱਤੇ। ਨਿਤ ਦੇਖ ਸਿੱਖ ਦਾਨੇ, ਬਰਸਾਨੇ ਅਨ ਗਨ ਹੈ। ਨਿਤ ਦੇਤ ਸਿੱਖ ਦਾਨੇ, ਸਿਆਣੇ ਸਿੱਖਾਂ ਨੂੰ ਹਮੇਸ਼ਾ ਦਿੰਦੇ ਹੈ ਕਿਰਪਾ ਦਾ ਤੇ ਖਜ਼ਾਨੇ, ਅਣਗਿਣਤੀ ਉਸ ਕਰਾਮਾਤੋਂ ਤੋਂ ਬਰਸਾਏ। ਘਾਟ ਤੇ ਕਲੇਸ਼ ਉਪਦੇਸ਼ ਦੇ ਮਹੇਸ਼ ਸਮ। ਹਾਂ, ਗੁਰੂ ਮਹਾਰਾਜ ਕਹਿੰਦੇ ਉਪਦੇਸ਼ ਦੇ ਕੇ ਪੰਜ ਤਰ੍ਹਾਂ ਦੇ ਕਲੇਸ਼ਾਂ ਨੂੰ ਕੱਟ ਰਹੇ ਹੈ, ਤੇ ਸ਼ਿਵ ਜੀ ਦੇ ਵਾਂਗ ਮਹਾਨ ਹੈ। ਵਿਸ਼ੇਸ਼ ਭਏ ਸੇਵੇ ਤਨ ਮਨ ਹੈ। ਸ਼ਿਵਜੀ ਦੇ ਵਾਂਗ ਕਹਿੰਦੇ ਬੇਅੰਤ ਭੂਤੀਆਂ ਪਾ ਕੇ ਤਨ ਮਨ ਸੇਵਾ ਕਰਕੇ ਵਿਸ਼ੇਸ਼ ਹੋ ਕੇ ਵੱਡੇ ਹੋ ਗਏ, ਗੁਰਮੁਖੀਆਂ ਪਦਵੀਆਂ ਤੇ ਸ਼ਿਵਾਏ ਮਾਨ ਹੋ ਗਏ। ਗੁਣ ਕੋ ਨਾ ਅੰਤ, ਭਗਵੰਤ ਵੇਖ ਸੰਤ ਧਾਰ। ਗੁਰੂ ਅਮਰਦਾਸ ਸਾਹਿਬ ਜੀ ਦੇ ਵਿੱਚ ਗੁਣਾਂ ਦਾ ਤਾਂ ਅੰਤ ਹੀ ਨਹੀਂ, ਇਹ ਤਾਂ ਮਾਨੋ ਕਹਿੰਦੇ ਭਗਵੰਤ ਨਹੀਂ ਵੇਖ, ਕਹਿੰਦੇ ਜਿਹੜਾ ਭੇਖ ਹੈ ਸਰੂਪ ਹੈ ਸੰਤਾਂ ਦਾ ਧਾਰਿਆ ਹੈ। ਆਦਨਾ ਅਨੰਤ ਜਹ ਭਜੇ ਮੁਨ ਜਨ ਹੈ। ਜਿਸ ਵਾਹਿਗੁਰੂ ਦਾ ਨਾ ਕੋਈ ਯਾਦ ਹੈ ਅੰਤ ਰਹਿਤ, ਜਿਸਨੂੰ ਮੁਨੀ ਜਨ ਭਜਦੇ ਉਸ ਭਗਵਾਨ ਦਾ ਸਰੂਪ ਹੈ। ਗੁਰੂ ਅਮਰਦਾਸ ਦੇ ਗੁਣਾਂ ਦਾ ਕੋਈ ਅੰਤ ਨਹੀਂ। ਸ੍ਰੀ ਗੁਰ ਅਮਰ ਪਤ ਅਮਰ ਸੰਤੋਖ ਸਿੰਘ। ਕਵੀ ਸੰਤੋਖ ਸਿੰਘ ਜੀ ਕਹਿੰਦੇ ਗੁਰੂ ਅਮਰਦਾਸ ਸਾਹਿਬ ਜੀ ਦੇਵਤਿਆਂ ਦੇ ਵੀ ਮਾਲਕ ਹੈ। ਅਮਰ ਕਰਤ ਦਾਸ ਸਦਾ ਧਨ ਧਨ ਹੈ। ਆਪਣੇ ਦਾਸਾਂ ਨੂੰ ਅਮਰ ਅਵਨਾਸੀ ਕਰ ਦਿੰਦੇ ਹਨ, ਜਿਸ ਕਰਕੇ ਗੁਰੂ ਰਾਮਦਾਸ ਅਮਰਦਾਸ ਸਾਹਿਬ ਜੀ ਧਨ ਹਨ ਧਨ ਹਨ। ਦੋਹਰਾ ਸ੍ਰੀ ਅੰਗਦ ਗੁਰ ਅਮਰ ਕੀ। ਕਵੀ ਸੰਤੋਖ ਸਿੰਘ ਜੀ ਕਹਿੰਦੇ, ਹੇ ਜਿਹੜੀ ਰੁੱਤ ਹੈ ਅਰਾਸ ਹੈ, ਇਹਦੇ ਵਿੱਚ ਗੁਰੂ ਅੰਗਦ ਸਾਹਿਬ ਤੇ ਗੁਰੂ ਅਮਰਦਾਸ ਸਾਹਿਬ ਜੀ ਕਥੀ ਕਥਾ ਚਿੱਤ ਲਾਏ। ਪਹਿਲੀ ਰਾਸ ਹੈ ਇਹਦੇ ਵਿੱਚ ਮੈਂ ਚਿੱਤ ਲਾ ਕੇ ਗੁਰੂ ਅੰਗਦ ਸਾਹਿਬ ਤੇ ਗੁਰੂ ਅਮਰ ਸਾਹਿਬ ਜੀ ਦੀ ਕਥਾ ਹੈ ਕਥੀ ਕੇ ਕਥਨ ਕੀਤੀ ਹੈ। ਭਾਈ ਰਾਸ ਪੂਰਨ ਇਹਾਂ, ਇੱਥੇ ਜਿਹੜੀ ਪਹਿਲੀ ਰਾਸ ਹੈ ਕਹਿੰਦੇ ਸੰਪੂਰਨ ਹੋ ਗਈ ਹੈ, ਪੂਰੀ ਹੋ ਗਈ ਹੈ। ਬਿਨਾਂ ਵਿਘਨ ਸਮੁਦਾਏ, ਵਿਘਨਾਂ ਤੋਂ ਬਿਨਾਂ ਪਾਵੇ ਇਸ ਕਥਾ ਨੂੰ ਕਹਿੰਦੇ ਹੋਇਆਂ ਕੋਈ ਵਿਘਨ ਨਹੀਂ ਪਿਆ ਹੈ। ਬਿਨਾਂ ਵਿਘਨਾਂ ਤੋਂ ਇਹ ਮਹਾਨ ਜਿਹੜੀ ਕਥਾ ਹੈ ਗੁਰੂ ਅੰਗਦ ਸਾਹਿਬ ਅਤੇ ਗੁਰੂ ਅਮਰਦਾਸ ਸਾਹਿਬ ਜੀ ਦੀ ਪੂਰੀ ਹੋ ਗਈ। ਇਸ ਤੋਂ ਅੱਗੇ ਦੂਸਰੀ ਰਾਸ ਵੀ ਜਿਵੇਂ ਮੰਗਲ ਕਰਕੇ ਗੁਰੂ ਰਾਮਦਾਸ ਸਾਹਿਬ ਜੀ ਦੀ ਜਿਹੜੀ ਕਥਾ ਹੈ ਕਵੀ ਸੰਤੋਖ ਸਿੰਘ ਨੇ ਛੰਦਾਬੰਦੀ ਵਿੱਚ ਬਿਆਨ ਕੀਤੀ, ਉਹ ਅੱਗੇ ਪ੍ਰਾਰੰਭ ਹੋਵੇਗੀ। ਸਮਾਂ ਵੀ ਪੂਰਾ ਹੋ ਗਿਆ, ਮਹਾਰਾਜ ਦੀ ਕਥਾ ਵੀ ਪੂਰੀ ਹੋ ਗਈ ਅਤੇ ਰਾਸ ਵੀ ਇੱਥੇ ਸਮਾਪਤ ਹੋ ਗਈ ਹੈ। ਉਹ ਸਤਿਗੁਰੂ ਜੀ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਆਪਾਂ ਰਲ ਮਿਲ ਕੇ ਵਿਚਾਰਾਂ ਕਰਕੇ ਲਾਹਾ ਲਿਆ ਹੈ। ਵਿਚਾਰਾਂ ਕਰਦਿਆਂ ਜੋ ਤਰ੍ਹਾਂ ਤਰ੍ਹਾਂ ਦੀਆਂ ਭੁੱਲਾਂ ਹੋਈਆਂ, ਸਤਿਗੁਰੂ ਤਾਂ ਬਖਸ਼ਿੰਦ ਹੀ ਹਨ, ਸੰਗਤਾਂ ਵੀ ਬਖਸ਼ਣਯੋਗ ਹੈ। ਜੋ ਭੁੱਲਾਂ ਗਲਤੀਆਂ ਹੋਈਆਂ ਸਾਰੀਆਂ ਸੰਗਤਾਂ ਨੇ ਮਾਫ਼ ਕਰ ਦੇਣੀਆਂ। ਉਹ ਇੱਥੇ ਹੀ ਆਪਾਂ ਹੁਣ ਜੋ ਇਹ ਵਿਚਾਰਾਂ ਕਰਦੇ ਹਾਂ, ਬੇਅੰਤ ਬਿੰਦ ਭੁੱਲਾਂ ਹੋਈਆਂ ਉਹਨਾਂ ਨੂੰ ਬਖਸ਼ਾਉਣ ਵਾਸਤੇ ਸਤਿਗੁਰੂ ਕੇ ਅਰਦਾਸ ਲਈ ਸਾਵਧਾਨ ਹੋਈਏ। ਸ੍ਰੀ ਅੰਗਦ ਗੁਰ ਅਮਰ ਕੀ, ਕਥੀ ਕਥਾ ਚਿਤ ਲਾਏ, ਭਈ ਰਾਸ ਪੂਰਨ ਇਹਾ, ਬਿਨਾਂ ਵਿਘਨ ਸਮਦਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।